ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਚਿੰਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਸਰਸਵਤੀ ਸਰਬਦਾ ਬਰਨ ਸਵੇਤ ਸੁਖ ਕੰਦ ਤਰਲ ਆਂਗੁਰੀ ਬੀਨ ਸੋ ਬੰਦੋ ਦੁਆ ਕਰ ਬੰਦ ਸ੍ਰੀ ਸਰਸਵਤੀ ਸਰਬਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਬੇਨਤੀ ਬੇਅੰਤ ਕਿਰਪਾ ਨਾਲ ਬਖਸ਼ਿਸ਼ ਦੀ ਰਹਿਮਤ ਨਾਲ ਆਪਾਂ ਸੰਗਤ ਰੂਪ ਜੁੜ ਕੇ ਕੀਰਤਨ ਤੋਂ ਬਾਅਦ ਕੁਝ ਸਮਾਂ ਸਤਿਗੁਰੂ ਜੀ ਦਾ ਸੋਹਣਾ ਉੱਚਾ ਸੁੱਚਾ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਸ਼ਰਧਾ ਭਾਵਨਾ ਵਿੱਚ ਲੀਨ ਹੋਇਆ ਸੋਹਣੀ ਛੰਦਾਬੰਦੀ ਵਿੱਚ ਤਥਾ ਕਾਵਿ ਦੇ ਨਿਯਮਾਂ ਵਿੱਚ ਲਿਖਿਆ ਹੈ ਉਹ ਪੜ੍ਹ ਸੁਣ ਕੇ ਲਾਹਾ ਲੈ ਰਹੀ ਹਾਂ। ਜਿਸ ਤਰ੍ਹਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਫਾਰਸੀ ਵਿੱਦਿਆ ਪੜ੍ਹਾਉਣ ਵਾਲਾ ਹੈ ਨੂਰਦੀਨ ਮੌਲਾਨਾ ਉਹਨੂੰ ਫਾਰਸੀ ਵਿੱਚ ਹੀ ਤਲੰਗ ਰਾਗ ਵਿੱਚ ਸ਼ਬਦ ਉਚਾਰਨ ਕਰਕੇ ਸਭ ਸਿੱਖਿਆ ਬਖਸ਼ੀ ਨਿਹਾਲ ਕੀਤਾ ਭਾਵ ਭਗਤੀ ਵਾਲਾ ਬਣਾਇਆ ਗਿਆਨ ਦੀ ਤੀਸਰੀ ਅੱਖ ਖੋਲ੍ਹ ਕੇ ਉਹਨੂੰ ਬ੍ਰਹਮ ਗਿਆਨੀ ਬਣਾ ਦਿੱਤਾ। ਉਹ ਪ੍ਰਸੰਗ ਆਪਾਂ ਦੋ ਦਿਨ ਦੇ ਵਿੱਚ ਰਲ ਮਿਲ ਕੇ ਵਿਸਥਾਰ ਨਾਲ ਸੁਣ ਲਿਆ ਹੈ। ਇਸ ਤਰ੍ਹਾਂ ਹੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਿਤਾ ਕਾਲੂ ਜੀ ਦੇ ਕਹਿਣ ਕਰਕੇ ਜੋ ਹਰਦਿਆਲ ਪੰਡਿਤ ਜਿਸ ਨੇ ਜਨਮ ਪੱਤਰੀ ਲਿਖੀ ਸੀ ਅਤੇ ਇਹ ਵੀ ਚਾਹੁੰਦਾ ਸੀ ਵੀ ਜਦੋਂ ਗੁਰੂ ਮਹਾਰਾਜ ਵੱਡਿਆ ਹੋਣ ਮੈਨੂੰ ਸੋ ਉਪਦੇਸ਼ ਦੇ ਕੇ ਨਿਹਾਲ ਕਰਨ ਸੋ ਇਹਦੀ ਤੀਜਰ ਇੱਛਾ ਜਾਣ ਕੇ ਜਿਵੇਂ ਜੰਜੂ ਦੇ ਬਹਾਨਾ ਜਿਹਾ ਬਣਾ ਕੇ ਗੁਰੂ ਮਹਾਰਾਜ ਨੇ ਇਹਨੂੰ ਨਿਹਾਲ ਕੀਤਾ। ਅੱਜ ਸੋਹਣਾ ਪ੍ਰਸੰਗ ਆ ਰਿਹਾ ਹੈ। ਇਸ ਇਤਿਹਾਸ ਨੂੰ ਛੰਦਾਬੰਦ ਵਿੱਚ ਕਵੀ ਜੀ ਨੇ ਲਿਖਿਆ ਹੈ, ਭਾਈ ਬਾਲਾ ਜੀ ਨੇ ਵਾਰਤਾਰ ਵਾਰਤਕ ਰੂਪ ਵਿੱਚ ਹੀ ਲਿਖਵਾਇਆ ਹੈ। ਉਹ ਕੋਈ ਵਿਦਵਾਨ ਲੋਕ ਜਦੋਂ ਵੀ ਕੋਈ ਕਵਿਤਾ ਕਰਨ ਲੱਗਦੇ ਹਨ, ਉਹ ਇਹ ਕਵਿਤਾ ਦੀ ਦਾਤੀ ਸ਼ਕਤੀ ਹੈ, ਉਹਦੀ ਉਹ ਮਹਿਮਾ ਦਾ ਮੰਗਲ ਜ਼ਰੂਰ ਕਰਦੇ ਹੈ। ਜਿਵੇਂ ਬ੍ਰਹਮਣ ਲੋਕ ਗਣੇਸ਼ ਨੂੰ ਮਨਾਉਂਦੇ ਨੇ, ਅਸੀਂ ਗੁਰੂ ਕੇ ਸਿੱਖ ਗੁਰੂ ਨਾਨਕ ਸਾਹਿਬ ਨੂੰ ਮਨਾਉਂਦੇ, ਪੂਜਦੇ ਹਾਂ ਕਿਸੇ ਕਾਰਜ ਦੀ ਪ੍ਰਥਮ ਸਰਪ ਪਹਿਲਾਂ। ਇਹ ਇੱਕ ਅਸੂਲ ਨੇ ਜਿਵੇਂ ਤਰਵਾ ਬੰਨਿਆ ਹੋਇਆ ਹੈ। ਸਿੱਖ ਮਤ ਵਿੱਚ ਇਹੀ ਤਰਵਾ ਹੈ ਵੀ ਕੋਈ ਕਾਰਜ ਪ੍ਰਾਰੰਭ ਕਰਨਾ ਹੈ, ਅਰਦਾਸ ਕਰਕੇ ਗੁਰੂ ਨੂੰ ਮਨਾਉਣਾ, ਪੂਜਣਾ। ਬ੍ਰਹਮਣ ਦਾ ਇਹ ਤਰਾ ਵੀ ਜਦੋਂ ਕੋਈ ਕਾਰਜ ਕਰਨਾ ਹੈ, ਗਣੇਸ਼ ਨੂੰ ਮਨਾਉਣਾ। ਕਵੀ ਲੋਕ ਉਹ ਫਿਰ ਹੈ ਤਾਂ ਜਿਹੜੀ ਸਵੱਛਬੱਧ ਉਜਲਬੱਧ ਉਹਦਾ ਹੀ ਮੰਗਲ ਹੈ, ਕਿਉਂਕਿ ਜਿਹੜੀ ਸਵੱਛ ਬੁੱਧੀ ਹੈ ਉਜਲ ਬੁੱਧੀ ਉਹਦੇ ਵਿੱਚ ਹੀ ਇਹ ਕਵਿਤਾ ਸਫਰਨ ਹੁੰਦੀ ਹੈ। ਮਲੀਨ ਬੁੱਧੀ ਅਸ਼ੁੱਧ ਬੁੱਧੀ ਵਿੱਚ ਕਵਿਤਾ ਨਹੀਂ ਸਫਰਨ ਹੁੰਦੀ। ਇਸ ਕਰਕੇ ਇਹ ਸ਼ੁੱਧ ਬੁੱਧੀ ਦਾ ਹੀ ਸਵੱਛ ਬੁੱਧੀ ਦਾ ਮੰਗਲ ਹੈ। ਦੂਸਰੇ ਸੰਪਰਦਾ ਵਿੱਚ ਜਿਵੇਂ ਇਹ ਕਵਿਤਾ ਦੀ ਦਾਤੀ ਹੈ, ਇੱਧਰ ਜਿਹੜੀ ਗੁਰਬਾਣੀ ਹੈ ਇਹੀ ਹੈ ਮਹਾਨ। ਉੱਧਰ ਤਾਂ ਨਾ ਕਵੀਆਂ ਵਾਸਤੇ ਉਹ ਕੋਈ ਸ਼ਕਤੀ, ਇੱਧਰ ਜਿਹੜੀ ਗੁਰਬਾਣੀ ਹੈ ਗੁਰਸਿੱਖਾਂ ਲਈ ਮਹਾਨ ਸ਼ਕਤੀ ਹੈ। ਇਹਦਾ ਪੂਜਨ ਕਰਨਾ, ਇਹਨੂੰ ਮਨਾਉਣਾ ਗੁਰਸਿੱਖਾਂ ਲਈ ਜ਼ਰੂਰੀ ਹੈ। ਇਸ ਕਰਕੇ ਸੰਪਰਦਾ ਵਿੱਚ ਇਹ ਜਿਹੜਾ ਕੋਈ ਕਵੀ ਜੀ ਨੇ ਆਪਣੇ ਤਰਵੇ ਅਨੁਸਾਰ ਨਿਯਮ ਅਸੂਲ ਅਨੁਸਾਰ ਉਹ ਸ਼ਕਤੀ ਦਾ ਮੰਗਲ ਕੀਤਾ ਹੈ, ਇਹਨੂੰ ਗੁਰਬਾਣੀ ਰੂਪ ਦੇ ਵਿੱਚ ਵੀ ਉਹ ਲੈ ਲਿਆ ਜਾਂਦਾ ਹੈ ਵੀ ਗੁਰਬਾਣੀ ਦਾ ਮੰਗਲ ਕਵੀ ਨੇ ਕੀਤਾ ਹੈ। ਉਹ ਜਿਵੇਂ ਦੋਹਾਂ ਰੂਪਾਂ ਵਿੱਚ ਹੀ ਅਰਥ ਆ ਰਹੇ ਹਨ। ਸਾਰੇ ਆਪਾਂ ਮਨ ਜੋੜ ਕੇ ਸ਼ਰਧਾ ਭਾਵਨਾ ਨਾਲ ਜੁੜੀਏ, ਸੁਣੀਏ ਜੀ। ਸ੍ਰੀ ਸਰਸਵਤੀ ਸਰਬਦਾ, ਸ੍ਰੀ ਸੋਭਾ ਬਾਲੀ ਜੋ ਸਰਸਵਤੀ ਵਨ ਉੱਜਲ ਹੈ, ਸਾਰਦਾ ਕਵਿਤਾ ਦੀ ਦਾਤੀ ਹੈ, ਸਰਬਦਾ ਸਦਾ ਹੀ ਜਾਂ ਸਾਰੇ ਸਮੇਂ ਵਿੱਚ ਹਮੇਸ਼ਾ ਹੀ। ਵਰਨ ਸਵੇਤ ਸੁਖ ਕੰਦ, ਜਿਹੜਾ ਵਰਨ ਕੀ ਰੰਗ ਹੈ, ਸਵੇਤ ਉਜਲ ਹੈ ਤੇ ਸੁਖ ਕੰਦ ਸੁਖਾਂ ਦੀ ਦਾਤੀ ਹੈ, ਸੁਖਾਂ ਦਾ ਬੱਦਲ ਹੀ ਹੈ। ਤਰਲ ਆਂਗੁਰੀ ਬੀਨ ਸੋ, ਜਿਸ ਵੇਲੇ ਉਹ ਸਾਰਦਾ ਕਵਿਤਾ ਦਾਤੀ ਬੀਨਾ ਸਾਜ ਨੂੰ ਵਜਾਉਂਦੀ ਹੈ, ਬੀਨ ਸਾਜ ਦੇ ਉੱਪਰ ਜਿਹੜੀਆਂ ਉਹਦੀਆਂ ਉਂਗਲਾਂ ਬੜੀਆਂ ਤਰਲ ਹੁੰਦੀਆਂ ਹਨ, ਚੰਚਲ ਹੁੰਦੀਆਂ, ਭਾਵ ਬੀਨਾ ਨੂੰ ਤੇਜ਼ ਉਂਗਲਾਂ ਨਾਲ ਜੋ ਵਜਾਉਣ ਵਾਲੀ ਹੈ। ਬੰਦੋ ਦੁਆ ਕਰ ਬੰਦ, ਦੋਵੇਂ ਹੱਥ ਜੋੜ ਕੇ ਕਵੀ ਐਸੀ ਸ਼ਕਤੀ ਨੂੰ ਨਮਸਕਾਰ ਕਰਦਾ ਹਾਂ। ਸੰਪਰਦਾ ਦੇ ਵਿੱਚ ਇਸ ਤਰ੍ਹਾਂ ਗੁਰਬਾਣੀ ਦੀ ਮਹਿਮਾ ਦਾ ਮੰਗਲ ਕਰ ਲਿਆ ਸ੍ਰੀ ਸੋਭਾ ਵਾਲੀ, ਜੋ ਸਰ ਕੀ ਸ੍ਰੇਸ਼ਠ ਗਿਆਨ ਦੇਣ ਨੂੰ ਸ੍ਰੇਸ਼ਠ ਗਿਆਨ ਦੇ ਵਿੱਚ ਹਿਰਦੇ ਵਿੱਚ ਇਸਤਰੀ ਕਰਨ ਵਾਲੀ ਬਾਣੀ ਹੈ, ਸਰਵਦਾ ਕੀ ਸਾਰੇ ਸਮਿਆਂ ਹਰ ਸਮਿਆਂ ਵਿੱਚ ਹੀ। ਵਰਨ ਸਵੇਤ ਸੁਖ ਕੰਦ, ਸਵੇਤ ਕੀ ਉੱਜਲ ਸਲੂ ਵਾਹਿਗੁਰੂ ਉਹਦਾ ਵਰਣਨ ਕਰਨ ਵਾਲੀ ਕਥਨ ਕਰਨ ਵਾਲੀ ਹੈ, ਤੇ ਸੁਖਾਂ ਦਾ ਤਾਂ ਬੱਦਲ ਹੀ ਹੈ, ਤੁਰ ਕੀ ਬਾਣੀ ਸੱਚ ਕੀ ਬਾਣੀ। ਜਿਹੜਾ ਸ੍ਰੀ ਸ਼੍ਰੋਮਣੀ ਜਿਹੜਾ ਸ੍ਰੇਸ਼ਠ ਗਿਆਨ ਉਹਨੂੰ ਹਿਰਦੇ ਅੰਦਰ ਸਵਤੀ ਇਸਤਰ ਕਰ ਦੇਣ ਵਾਲੀ ਹੈ, ਜਦੋਂ ਵੀ ਕੋਈ ਬਾਣੀ ਪੜ੍ਹੇ ਉਹਦੇ ਹਿਰਦੇ ਵਿੱਚ ਸ੍ਰੇਸ਼ਟ ਗਿਆਨ ਨੂੰ ਇਸਤਿਤ ਕਰਦੀ ਟਿਕਾਉਂਦੀ ਹੈ, ਉਜਲ ਸਰੂਪ ਨੂੰ ਕਥਨ ਕਰਦੀ ਹੈ, ਸੁਖਾਂ ਦੀ ਦਾਤੀ ਹੈ, ਸੁਖਾਂ ਦਾ ਬੱਦਲ ਹੈ। ਤਰਲ ਆਂਗੁਰੀ ਬੀਨ ਸੋ ਇਸੇ ਤਰ੍ਹਾਂ ਜਿਹੜਾ ਜਿਵੇਂ ਉਂਗਲੀਆਂ ਚੰਚਲ ਹੁੰਦੀਆਂ, ਇਸ ਤਰ੍ਹਾਂ ਜਿਹੜਾ ਚੰਚਲ ਮਨ ਹੈ ਉਂਗਲੀਆਂ ਵਾਂਗ, ਅਤੇ ਜਿਹੜਾ ਇਹ ਮਾਇਆ ਰੂਪੀ ਰੇਤੇ ਵਿੱਚ ਚੰਚਲ ਹੋ ਕੇ ਇੱਧਰ ਉੱਧਰ ਜਿਵੇਂ ਲੋਹ ਮਨੂਰ ਖਿੰਡਿਆ ਹੁੰਦਾ, ਲੋਹਾ ਖਿੰਡਿਆ ਹੁੰਦਾ, ਇਸ ਤਰ੍ਹਾਂ ਲੋਹੇ ਵਾਂਗੂ ਜਿਹੜਾ ਚੰਚਲ ਖਿੰਡਿਆ ਹੋਇਆ ਮਨ, ਉਹਨੂੰ ਜਿਹੜੀ ਗੁਰਬਾਣੀ ਹੈ, ਜੇ ਉਹ ਜਿਹੜਾ ਕੋਈ ਚਮਕ ਪੱਥਰ ਹੁੰਦਾ ਹੈ, ਉਹ ਸਾਰੇ ਲੋਹੇ ਨੂੰ ਇਕੱਠਾ ਕਰ ਦਿੰਦਾ ਹੈ, ਇੱਕ ਥਾਂ ਕਰ ਲੈਂਦਾ ਹੈ। ਇਸ ਤਰ੍ਹਾਂ ਜਿਹੜਾ ਮਾਇਆ ਰੂਪੀ ਰੇਤੇ ਵਿੱਚ ਉਂਗਲਾਂ ਹੱਥ ਦੀਆਂ ਉਂਗਲਾਂ ਵਾਂਗੂ ਚੰਚਲ ਮਨ ਖਿੰਡਿਆ ਪਿਆ ਹੈ, ਉਹਨੂੰ ਕਹਿੰਦੇ ਜਿੰਦਗੀ ਚੁਣ ਕੇ ਇਕੱਠਾ ਕਰ ਦੇਣੀ ਹੈ, ਚਮਕ ਪੱਥਰ ਵਾਂਗ ਇਕਾਗਰ ਕਰ ਦੇਣ ਵਾਲੀ ਹੈ। ਜਿਹੜਾ ਇਹ ਉਂਗਲਾਂ ਵਾਂਗੂ ਚੰਚਲ ਮਨ ਹੈ, ਖਿੰਡਿਆ ਪੁੰਡਿਆ ਪਿਆ ਹੈ, ਇਸ ਨੂੰ ਇਕੱਤਰ ਕਰਕੇ ਇਕੱਠਿਆਂ ਕਰਕੇ ਚਮਕ ਵਾਂਗੂ ਵਾਹਿਗੁਰੂ ਨੂੰ ਬੀਨ ਕੀ ਹੈ ਦਿਖਾ ਦੇਣ ਵਾਲੀ ਹੈ। ਬੰਦੋ ਦੁਆ ਕਰ ਬੰਦ, ਇਸ ਕਰਕੇ ਮੈਂ ਕਵੀ ਸੰਤੋਖ ਸਿੰਘ ਐਸੀ ਜਿਹੜੀ ਬਾਣੀ ਹੈ, ਚੰਚਲ ਮਨ ਨੂੰ ਇਕੱਠਾ ਕਰਕੇ ਵਾਹਿਗੁਰੂ ਨੂੰ ਦਿਖਾ ਦੇਣ ਵਾਲੀ ਹੈ, ਹਮੇਸ਼ਾ ਸ੍ਰੇਸ਼ਟ ਸਰੂਪ ਜਿਹੜਾ ਗਿਆਨ ਉਹਨੂੰ ਸਾਰਿਆਂ ਸਮਿਆਂ ਵਿੱਚ ਹਿਰਦੇ ਵਿੱਚ ਅਸਰ ਕਰ ਦੇਣ ਵਾਲੀ, ਉਜਲ ਸਰੂਪ ਨੂੰ ਕਥਨ ਕਰਨ ਵਾਲੀ, ਸੁਖਾਂ ਦੀ ਦਾਤੀ ਹੈ। ਮਨ ਵਧ ਰੂਪੀ ਦੋਵੇਂ ਹੱਥ ਜੋੜ ਕੇ ਅਤੇ ਬਾਹਰਲੇ ਵੀ ਦੋਵੇਂ ਪ੍ਰਤੱਖ ਹੱਥ ਜੋੜ ਕੇ ਮੱਥਾ ਟੇਕਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਕਾਲੂ ਬਹਰੋ ਕੀਨ ਵਿਚਾਰਾ। ਜਦੋਂ ਇਸ ਤਰ੍ਹਾਂ ਆਪ ਜੀ ਨੇ ਨੂਰਦੀਨ ਕਾ ਮੁੱਲਾ ਨੂੰ ਵੀ ਸਭ ਉਦੇਸ਼ ਦੇ ਕੇ ਨਿਹਾਲ ਕਰ ਦਿੱਤਾ ਹੈ। ਇੱਕ ਦਿਨ ਪਿਤਾ ਕਾਲੂ ਜੀ ਨੇ ਬੈਠਿਆਂ ਬੈਠਿਆਂ ਸਿਰ ਸੋਚ ਵਿਚਾਰ ਕੀਤਾ ਹੈ, ਜਗਿਆ ਪਵੀਤ ਦੇਨ ਹਿਤ ਧਾਰਾ ਵਰ ਕਰਕੇ ਹੁਣੇ ਗੁਰੂ ਨਾਨਕ ਸਾਹਿਬ ਸਪੁੱਤਰ ਵੱਡੇ ਹੋ ਗਏ, ਇਹਨਾਂ ਦੇ ਹੁਣ ਆ ਜਿਹੜਾ ਜਨੇਊ ਜਿਹਾ ਪਾ ਦਈਏ ਗਲ ਵਿੱਚ। ਇਸ ਤਰ੍ਹਾਂ ਕਹਿੰਦੇ ਜਿਹੜਾ ਜਨੇਊ ਦੇਣ ਵਾਸਤੇ ਹਿਤ ਜਾ ਧਾਰਿਆ, ਪ੍ਰੇਮ ਧਾਰਿਆ ਹੈ, ਪ੍ਰੋਹਿਤ ਜੋ ਤੇਹ ਕੋ ਹਰ ਦਿਆਲਾ। ਇਹਨਾਂ ਦੇ ਬੇਦੀਆਂ ਬੰਸ ਦਾ ਜਿਹੜਾ ਪ੍ਰੋਹਿਤ ਸੀ ਉਹ ਹਰ ਦਿਆਲ, ਨਾਵੇਂ ਬ੍ਰਾਹਮਣ ਸੀ ਪੰਡਿਤ ਸੀ, ਸੋ ਬੁਲਾਏ ਲੀਨੋ ਤਤਕਾਲਾ। ਇਸ ਤਰ੍ਹਾਂ ਦਾ ਖਿਆਲ ਲਿਆ ਕਰਕੇ ਉਹਨੂੰ ਬੜੀ ਛੇਤੀ ਆਪਣੇ ਘਰ ਵਿੱਚ ਬੁਲਾ ਲਿਆ, ਸਦ ਲਿਆ। ਔਰ ਅਬਿਲਾਖਾ ਸਕਲ ਸੁਣਾਈ, ਦਿਆਲ ਪੋਹਤ ਨੂੰ ਕੋਲ ਬਿਠਾ ਕੇ ਆਪਣੇ ਹਿਰਦੇ ਦੀ ਜਿਹੜੀ ਖਾਹਿਸ਼ ਸੀ ਉਹ ਸਾਰੀ ਖੋਲ ਕੇ ਕਾਲੂ ਜੀ ਨੇ ਸੁਣਾ ਦਿੱਤੀ। ਛਤਰੀ ਰੀਤ ਕਰੋ ਦਿਜ ਰਾਈ, ਇਹ ਵੀ ਹਰਦਿਆਲ ਬ੍ਰਹਿਮਣ ਜਿਹੜੀ ਸਾਡੀ ਛਤਰੀਆਂ ਵਾਲੀ ਰੀਤੀ ਹੈ ਉਹ ਤੂੰ ਵੀ ਹੁਣੇ ਸਾਰੀ ਕਰ ਕਰਾ ਦੇ। ਸੁਣ ਕਰ ਬਚ ਅਸ ਦਿਜ ਹਰ ਦਿਆਲੂ। ਇਸ ਤਰ੍ਹਾਂ ਕਾਲੂ ਜੀ ਦੇ ਜਿਹੜੇ ਬਚਨ ਉਹਨਾਂ ਨੂੰ ਇਹ ਹਰਦਿਆਲ ਬ੍ਰਹਿਮਣ ਨੇ ਸੁਣ ਕੇ ਕਹਿਓ ਸੌਜ ਸਭ ਆਨ ਵਿਸਾਲੂ, ਕਹਿਣ ਲੱਗਿਆ ਵੀ ਜਿਸ ਤਰ੍ਹਾਂ ਇਹ ਜਨੇਊ ਪਾਉਣ ਦੀ ਮਰਯਾਦਾ ਦੀ ਸਮੱਗਰੀ ਹੁੰਦੀ ਹੈ ਉਹ ਬੜੀ ਛੇਤੀ ਤੋਂ ਲਿਆ ਇਕੱਠੀ ਕਰਕੇ, ਸ਼ੁਭ ਬਾਸੁਰ ਸੋ ਦੀਨ ਬਤਾਈ, ਵਿਚਾਰ ਕਰਕੇ ਜਿਸ ਦਿਨ ਇਹ ਜਨੇਊ ਪਾਉਣਾ ਹੈ ਉਹ ਵੀ ਇਹ ਦੱਸ ਦਿੱਤਾ ਇਸ ਨੇ, ਕਰ ਆਰੰਭ ਜਿਉਂ ਆਦਿਕ ਵਡਾਈ। ਨਾਲ ਕਿਹਾ ਵੀ ਇਸ ਤਰ੍ਹਾਂ ਤੂੰ ਪੁੱਤਰ ਦੇ ਜਨੇਊ ਪਾਉਣ ਦਾ ਜਿਹੜਾ ਕਾਰਜ ਆਰੰਭ ਕਰ, ਇਸ ਕਰਕੇ ਤੇਰੀ ਸਾਖ ਸੰਬੰਧੀਆਂ ਰਿਸ਼ਤਿਆਂ ਵਿੱਚ ਬਹੁਤ ਵੱਡੀ ਵਡਿਆਈ ਹੋਵੇ। ਦਿਜਬਰ ਤੇ ਸੁਣ ਕਰ ਤਬ ਕਾਲੂ, ਉਸ ਵੇਲੇ ਜਿਹੜਾ ਇਹ ਬ੍ਰਹਮਣ ਹਰਦਿਆਲ ਦੇ ਪਾਸੋਂ ਸੁਣ ਕੇ ਕਾਲੂ ਜੀ ਨੇ ਸਭ ਸੰਭਾਰਨ ਆਨ ਉਤਾਲੂ, ਜਿੰਨੀ ਸਮੱਗਰੀ ਹੈ ਚੰਗੀ ਤਰ੍ਹਾਂ ਸੰਭਾਲ ਕੇ ਯਾਦ ਕਰਕੇ ਲੈ ਆਉਣਾ ਕੀਤੀ, ਭੋਜਨ ਹੇਤ ਅੰਨ ਇਕਠਾਈ, ਜਿੰਨੇ ਲੋਕ ਹੈ ਛਤਰੀ ਖੱਤਰੀ ਹੈ ਹੋਰ ਬ੍ਰਾਹਮਣ ਉਹਨਾਂ ਨੂੰ ਭੋਜਨ ਛਕਾਉਣਾ ਹੈ, ਨਿਆਂਦਾ ਦੇਣਾ ਹੈ, ਉਹ ਭੋਜਨ ਵਾਸਤੇ ਬਹੁਤ ਇਕੱਠਾ ਕਰ ਲਿਆ ਅਨਾਦਿਕ ਆਮਿਖ ਕਾਰਨ ਛਾਂਗ ਮੰਗਾਈ। ਇਸ ਤਰ੍ਹਾਂ ਜਿਵੇਂ ਅੱਜ ਕੱਲ੍ਹ ਵੀ ਵਿਆਹ ਸ਼ਾਦੀਆਂ ਵਿੱਚ ਬੱਕਰੇ ਬੁੱਕਰੇ ਜੇ ਮੰਗਾ ਲੈਂਦੇ, ਇਹ ਛੱਤਰੀਆਂ ਵਿੱਚ ਵੀ ਇਹ ਕੱਲ੍ਹ ਜੀ ਦੇ ਵਿੱਚ ਚੱਲਦਾ ਹੀ ਸੀ, ਕਹਿੰਦੇ ਉਹ ਬੱਕਰਾ ਬੁੱਕਰਾ ਜਿਹਾ ਮੰਗਾ ਲਿਆ ਕਾਲੂ ਜੀ ਨੇ ਨਾਲ ਹੀ। ਜੋ ਛੱਤਰੀ ਕਾਲੂ ਕੇ ਗਿਆਤੀ, ਜਿਹੜੇ ਕਾਲੂ ਜੀ ਦੇ ਕਹਿੰਦੇ ਉਹ ਕੁਲ ਦੇ ਸਾਨਾ ਬੇਦੀਆਂ ਬੰਸਦੇ ਸਾਕ ਸੰਬੰਧੀ ਰਿਸ਼ਤੇ ਦਾ ਬੱਕਰਾ ਖਾਂਦੇ ਆ ਨਾ, ਸਭ ਨ ਅਮੰਤੂ ਦੀਨੋ ਖਿਆਤੀ, ਸਾਰਿਆਂ ਨੂੰ ਪ੍ਰਗਟ ਤੌਰ ਹੀ ਕਹਿੰਦੇ ਨਿਉਂਦਾ ਦਿੱਤਾ ਵੀ ਫਲਾਨੇ ਦਿਨ ਮੇਰੇ ਪੁੱਤਰ ਦੇ ਗਲ ਵਿੱਚ ਜਨੇਊ ਪਾਇਆ ਜਾਣਾ, ਉਹਨੂੰ ਧਰਮ ਦਾ ਧਾਰਨੀ ਹੋਣਾ ਹੈ, ਤੁਸੀਂ ਆ ਕੇ ਛਕਣਾ ਛਕਾਉਣਾ ਹੈ। ਔਰ ਜਨਗਰ ਬਿਪਰ ਬਾਹਰ ਰਹੀ, ਇਸ ਤਰ੍ਹਾਂ ਕਹਿੰਦੇ ਇਹ ਸਾਹਿਬ ਭੋਈ ਦੀ ਤਲਵੰਡੀ ਵਿੱਚ ਹੋਰ ਜਿਹੜੇ ਕੋਈ ਬ੍ਰਾਹਮਣ ਲੋਕ ਰਹਿ ਰਹੇ ਹੈ, ਵੇਦਨ ਵਿਦ ਕੇ ਬੇਤਾ ਅਹੀ, ਵੇਦਾਂ ਵਿੱਚ ਵਿਧੀ ਲਿਖੀ ਹੋਈ ਹੈ, ਉਸਦੇ ਕਹਿੰਦੇ ਜਾਣਨ ਵਾਲੇ ਭਾਵ ਪੜ੍ਹੇ ਲਿਖੇ ਬ੍ਰਾਹਮਣ ਹਨ। ਦਇਓ ਅਮੰਤੂ ਸਭ ਨ ਪੁਕਾਰੀ, ਸਾਰਿਆਂ ਨੂੰ ਕਹਿੰਦੇ ਉੱਚੀ ਬੋਲ ਬੋਲ ਕੇ ਨਿਉਂਦੇ ਦੇ ਦਿੱਤੇ ਗਏ ਹੈ ਵੀ ਫਲਾਨੇ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਗਲ ਦੇ ਵਿੱਚ ਨੇਊ ਪਾਇਆ ਜਾਣਾ, ਉਹਨਾਂ ਨੇ ਧਰਮ ਦੇ ਧਾਰਨੀ ਹੋਣਾ ਹੈ, ਤੁਸੀਂ ਵੀ ਕਾਲੂ ਜੀ ਦੇ ਘਰ ਦੇ ਵਿੱਚ ਆ ਕੇ ਭੋਜਨ ਛਕਣਾ ਹੈ। ਆਏ ਕਾਲੂ ਧਾਮ ਮਝਾਰੀ, ਉਹ ਜਦੋਂ ਦਿਨ ਆ ਗਿਆ ਹੈ ਸਾਰੇ ਇਕੱਠੇ ਹੋ ਕੇ ਕਾਲੂ ਜੀ ਦੇ ਘਰ ਵਿੱਚ ਹੀ ਆ ਪਹੁੰਚੇ ਹਨ। ਗੋ ਮੈਂ ਸੋ ਲੇਪਨ ਛਿਤ ਕਰਕੇ, ਇਸ ਤਰ੍ਹਾਂ ਕਹਿੰਦੇ ਗਊ ਦਾ ਗੋਹਾ ਜਿਹਾ ਲੈ ਕੇ ਉਹ ਬ੍ਰਾਹਮਣ ਹਰਦਿਆਲ ਨੇ ਧਰਤੀ ਨੂੰ ਚੰਗੀ ਤਰ੍ਹਾਂ ਲੇਪਣ ਜਿਹਾ ਕੀਤਾ, ਗੋਹੇ ਦਾ ਪੋਚਾ ਜਿਹਾ ਦਿੱਤਾ ਹੈ। ਪੂਰੇ ਉਹ ਚੌਂਕ ਹਰਖ ਔਰ ਧਰ ਕੇ, ਹਿਰਦੇ ਵਿੱਚ ਖੁਸ਼ੀ ਜੀ ਧਾਰ ਕੇ ਫਿਰ ਚੌਂਕ ਪੂਰਿਆ ਹੈ, ਉਹ ਆਟਾ ਤੇ ਹਲਦੀ ਜੀ ਮਿਲਾ ਮਲੂ ਕੇ ਇਸ ਤਰ੍ਹਾਂ ਖਾਨੇ ਜੇ ਬਣਾ ਲੈਂਦੇ ਆ, ਉਹਦੇ ਵਿਚਕਾਰ ਗੁੜ ਜਿਹਾ ਰੱਖ ਲੈਂਦੇ ਹੈ, ਅਤੇ ਫਿਰ ਜਿਹੜਾ ਉਹ ਗਣੇਸ਼ ਨੂੰ ਮਨਾਉਂਦੇ ਹੁੰਦੇ ਆ, ਹੋਰ ਗ੍ਰਹਿਆਂ ਨੂੰ ਮਨਾਉਂਦੇ ਪੂਜਦੇ ਆ। ਇਸ ਤਰ੍ਹਾਂ ਗਣੇਸ਼ ਨੂੰ ਮਨਾਉਣਾ, ਗ੍ਰਹਿਆਂ ਨੂੰ ਪੂਜਣਾ, ਗੁੜ ਜਿਹਾ ਵਿਚਾਲੇ ਜੇ ਰੱਖ ਕੇ ਅੱਡੋ ਅੱਡੀ ਖਾਨਿਆਂ ਬਣਾ ਕੇ ਉਹਨਾਂ ਦੇ, ਉਹਨੂੰ ਚੌਂਕ ਪੂਰਨਾ ਕਹਿੰਦੇ। ਕਹਿੰਦੇ ਇਸ ਤਰ੍ਹਾਂ ਉਹਨੇ ਚੌਂਕ ਜਿਹਾ ਪੂਰਨਾ ਕੀਤਾ ਹੈ, ਸ੍ਰੀ ਨਾਨਕ ਜੀ ਪੁੰਨ ਬੁਲਵਾਏ, ਚੌਂਕ ਜਿਹਾ ਪੂਰ ਕੇ ਗ੍ਰਹਿਆਂ ਦੀ ਪੂਜਾ ਗਣੇਸ਼ ਨੂੰ ਮਨਾ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਸੱਦ ਲਿਆ। ਦੁਜ ਬਾਹਜ ਕੇ ਬੀਚ ਵਸਾਏ, ਉਹ ਜਿੱਥੇ ਬ੍ਰਾਹਮਣਾਂ ਤੇ ਹੋਰ ਬੈਸ ਖੱਤਰੀ ਬੈਠੇ ਆ, ਸਾਰਿਆਂ ਦੇ ਵਿੱਚ ਗੁਰੂ ਮਹਾਰਾਜ ਨੂੰ ਲਿਆ ਬਿਠਾਇਆ ਹੈ। ਜਿਉਂ ਉਡਗਨ ਕੀ ਸਭਾ ਮਝਾਰਾ, ਕਹਿੰਦੇ ਤਾਰਿਆਂ ਦੀ ਮਹਾਨ ਸਭਾ ਦੇ ਵਿੱਚ, ਜਾਵਹਿ ਪੂਰਨ ਇੰਦ ਉਦਾਰਾ, ਪੂਰਨਮਾਸੀ ਦਾ ਚੰਦਰਮਾ ਸ੍ਰੇਸ਼ਟ ਚਲਿਆ ਜਾਵੇ, ਗੁਰੂ ਮਹਾਰਾਜ ਪੂਰਨਮਾਸੀ ਦੇ ਚੰਦਰ ਵਾਂਗੂ ਪ੍ਰਕਾਸ਼ ਦੇ ਹੋਏ ਚਲੇ ਗਏ ਸਭਾ ਵਿੱਚ। ਸੋਭਾ ਸੰਯੁਤ ਤਿਉ ਤਹ ਜਾਈ, ਸੋਭਾ ਦੇ ਸਹਿਤ ਉੱਥੇ ਜਾ ਕੇ ਸਭਾ ਵਿੱਚ, ਵੈਸੇ ਬੀਚ ਸਭਾ ਸੁਖਦਾਈ, ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਉਹ ਸਭਾ ਵਿੱਚ ਜਾ ਬੈਠੇ ਹਨ। ਛਤ੍ਰਿਨ ਰੀਤ ਜਹੁਤੀ ਪੁਰਾਤਨ, ਪਹਿਲੇ ਪੁਰਾਤਨ ਸਮੇਂ ਤੋਂ ਲੈ ਕੇ ਜੋ ਛਤਰੀਆਂ ਦੇ ਘਰ ਦੀ ਰੀਤੀ ਮਰਯਾਦਾ ਹੈ, ਸੋ ਕੀ ਦਿਜਵਰ ਸਭ ਭਾਂਤੇ ਨ, ਜਿਹੜਾ ਬ੍ਰਾਹਮਣ ਹਰਦਿਆਲ ਹੈ ਉਸਨੇ ਸਭ ਤਰ੍ਹਾਂ ਕਰਕੇ ਰੀਤੀ ਜੀ ਕਰੀ ਕਰਾਈ ਹੈ। ਕੁਲ ਆਚਾਰ ਸਿਖਾਵਨ ਲਾਗਾ, ਜਿਵੇਂ ਕੁਲ ਦਾ ਕਰਤੱਵ ਹੈ, ਕੁਲ ਦਾ ਆਚਾਰ ਵਿਹਾਰ ਹੈ ਉਹ ਸਿਖਾਉਣ ਲੱਗਿਆ ਹੈ। ਕੁਨ ਪਾਵਨ ਜੰਜੂ ਅਨਰਾਗਾ, ਬਾਰ ਗੁਰੂ ਮਹਾਰਾਜ ਦੇ ਗਲ ਦੇ ਵਿੱਚ ਜੰਜੂ ਪਾਉਣ ਵਾਸਤੇ ਕਹਿੰਦੇ ਪ੍ਰੇਮੀ ਪਿਆਰਾ ਹੋਇਆ ਹੈ। ਜਗਤ ਵਿਮੋਚਨ ਲੋਚਨ ਚਾਰੂ, ਜੋ ਸੰਸਾਰ ਦੇ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਹੈ, ਜਿਨ੍ਹਾਂ ਦੇ ਨੇਤਰ ਬੜੇ ਸੋਹਣੇ ਸੁੰਦਰ ਹਨ। ਚਿਤਵਨ ਕੀਨੀ ਮੋਖ ਉਦਾਰੂ, ਮੁਕਤੀ ਦੇਣ ਵਿੱਚ ਸਭ ਤੋਂ ਉਧਾਰ ਹੈ ਸਖੀ ਦਾਤੇ ਹੈ, ਉਹਨਾਂ ਨੇ ਸੋਹਣੇ ਨੇਤਰਾਂ ਨਾਲ ਦੇਖ ਕੇ ਬੂਜਤ ਭੇ ਦਵਿਜ ਮੋਹੇ ਸੁਣਾਵੋ ਪੁੱਛਣ ਲੱਗੇ ਐ ਵੀ ਹਰਦਿਆਲ ਬ੍ਰਹਮਣ ਪਹਿਲਾਂ ਮੈਨੂੰ ਤੂੰ ਸੁਣਾਏ ਗੱਲ ਕਿਸ ਕਾਰਨ ਤੇ ਜੰਜੂ ਪਾਵੋ ਕੀ ਕਾਰਨ ਹੈ ਜਿਸ ਕਰਕੇ ਤੂੰ ਮੇਰੇ ਗਲ ਵਿੱਚ ਜੰਜੂ ਪਾਉਣ ਵਾਸਤੇ ਨੇੜੇ ਜੇ ਹੋ ਰਿਹਾ ਹੈ ਕੌਣ ਅਧਿਕਤਾ ਜਾਂ ਕੇ ਪਾਏ ਇਹ ਖੋਲ ਕੇ ਦੱਸ ਵੀ ਇਹ ਜਿਹੜਾ ਜਨੇਊ ਜਾ ਜੇ ਪਾ ਲਈ ਇਹਦੇ ਨਾਲ ਕੀ ਵਡਪਣਾ ਹੋਇਆ ਕੀ ਵਿਸ਼ੇਸ਼ਤਾ ਹੋ ਜਾਊਗੀ ਕੀ ਖੂਬੀ ਹੋਊਗੀ ਇਹ ਪਾਉਣ ਨਾਲ ਕਿਸ ਪਦਵੀ ਇਹੋ ਦੇਤ ਪਹੁੰਚਾਏ ਗਲਵੇ ਜਨੇਊ ਜਾ ਪਾ ਲਈਏ ਕਿਹੜੀ ਉੱਚੀ ਪਦਵੀ ਤੇ ਮੈਨੂੰ ਇਹ ਪਹੁੰਚਾ ਦੂ ਤੇਰਾ ਜਨੇਊ ਪਹਿਰੇ ਬਿਨਾ ਨੂਨਤਾ ਜੋ ਜੇ ਭਲਾ ਮੈਂ ਜਨੇਊ ਨਾ ਪਹਿਨਾ ਫਿਰ ਭਲਾ ਮੈਨੂੰ ਕੀ ਘਾਟ ਪੈ ਜੂ ਹੈ ਮੇਰੇ ਵਿੱਚ ਕੀ ਨਿਊਨਤਾ ਹੋ ਜਾਈ ਹੈ ਕੀ ਘਾਟਾ ਰਹੂਗਾ ਦਿਜ ਬਰ ਮੋਹੇ ਸਮਝਾਏ ਸੋ ਇਹ ਵੀ ਬ੍ਰਾਹਮਣ ਵੀ ਪਾਉਣ ਨਾਲ ਤੁਹਾਨੂੰ ਆਹ ਲਾਭ ਨਫ਼ਾ ਹੋ ਨਾ ਪਾਉਣ ਨਾਲ ਤੁਹਾਨੂੰ ਆਹ ਘਾਟਾ ਪਊਗਾ ਇਹ ਦੋਵੇਂ ਮੈਨੂੰ ਪਹਿਲਾਂ ਤੂੰ ਚੰਗੀ ਤਰ੍ਹਾਂ ਸਮਝਾ ਬਜਾ ਸੁਣ ਹਰ ਦਿਆਲ ਚੌਂਪ ਚਿੱਤ ਚਮਕੀ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਜਿਹੜਾ ਹਰਦਿਆਲ ਪੰਡਿਤ ਹਿਰਦੇ ਵਿੱਚ ਕਹਿੰਦੇ ਬੜੀ ਖੁਸ਼ੀ ਕਹਿੰਦੇ ਚਮਕੀ ਹੈ ਖੁਸ਼ੀ ਪੈਦਾ ਹੋਈ ਇੱਛਾ ਕਰਤ ਮੋਹ ਭ੍ਰਮ ਕੰਮ ਕੀ ਕਿਉਂਕਿ ਤਾਂ ਪਹਿਲਾਂ ਇੱਛਾ ਕਰਦਾ ਸੀ ਵੀ ਮੇਰਾ ਜਿਹੜਾ ਪੰਚਤਰਾਂ ਦਾ ਪਰਮ ਹੈ ਅਤੇ ਮੋਹ ਹੈ ਇਹਦੀ ਨਿਵਿਰਤੀ ਹੋ ਗਏ ਗੁਰੂ ਕੇ ਬਚਨ ਉਪਦੇਸ਼ਾਂ ਨਾਲ ਪੂਰਬ ਆਸ ਸੁਣਨ ਉਪਦੇਸ਼ੂ ਪਹਿਲਾਂ ਹੀ ਇਹਨੂੰ ਆਸਾ ਸੀ ਵੀ ਗੁਰੂ ਮਹਾਰਾਜ ਦੇ ਮੁਖ ਤੋਂ ਮੈਂ ਸਭ ਉਪਦੇਸ਼ ਸੁਣਨਾ ਹੀ ਲੈਣਾ ਹੀ ਹੈ ਬਣੀ ਸੁਬਿਦ ਆਪ ਮਿਟ ਹੈ ਕਲੇਸ਼ੂ ਮਨ ਵਿੱਚ ਹੀ ਵਿਚਾਰਦਾ ਵੀ ਉਹ ਤਾਂ ਆਪ ਵੀ ਬਣ ਗਈ ਹੈ ਹੁਣ ਮਹਾਰਾਜ ਤੋਂ ਉਪਦੇਸ਼ ਲੈਣ ਕਰਕੇ ਮੇਰੇ ਝਗੜੇ ਝਾਂਜਿਆਂ 'ਚ ਮਿਟ ਜਾਣਗੇ ਜਾਣਤ ਜੌਨ ਮਹਾਤਮ ਗੁਰ ਕੋ ਜਿਹੜਾ ਇਹ ਹਰਦਿਆਲ ਬ੍ਰਹਮਣ ਭਾਵੇਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਤੇਜ ਪ੍ਰਤਾਪ ਨੂੰ ਮਹਾਤਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਸੀ ਬੋਲਿਓ ਤਦਪ ਹਰਨ ਤਮ ਉਰ ਕੋ ਵੀ ਆਪਣੇ ਹਿਰਦੇ ਦਾ ਜਿਹੜਾ ਗਿਆਨ ਰੂਪੀ ਹਨੇਰਾ ਨੂੰ ਦੂਰ ਕਰਾਉਣ ਵਾਸਤੇ ਨਾਸ਼ ਕਰਾਉਣ ਵਾਸਤੇ ਬਚਨ ਬੋਲਿਆ ਹੈ ਦਿਜ ਛਤਰੀ ਕੋ ਧਰਮ ਜਤਰਈ ਗੁਰੂ ਨਾਨਕ ਸਾਹਿਬ ਜਿਸ ਬ੍ਰਹਮਣ ਨੇ ਧਰਮ ਧਾਰਨਾ ਹੋਵੇ ਜਾਂ ਕਿਸੇ ਖੱਤਰੀ ਨੇ ਧਰਮ ਧਾਰਨਾ ਹੋਵੇ ਜਗੇ ਪਵੀਤ ਸੁਪਾਵਨ ਕਰੇ ਮਹਾਰਾਜ ਲੋਕਾਂ ਨੂੰ ਇਕੱਠਿਆਂ ਕਰਕੇ ਫਿਰ ਚੌਂਕ ਜਾ ਪੂਰ ਕੇ ਗਣੇਸ਼ ਨੂੰ ਨੌ ਗ੍ਰਹਿਆਂ ਨੂੰ ਪੂਜ ਕੇ ਗਲ ਦੇ ਵਿੱਚ ਜਨੇਊ ਜਾ ਪਾਉਣਾ ਕਰਦਾ ਹੁੰਦਾ ਜਾਵਦ ਰੀਤ ਨ ਅਸ ਅਨੁਸਾਰੀ ਜਿੰਨਾ ਚਿਰ ਜਿਹੜੀ ਜੰਜੂ ਪਾਉਣ ਦੀ ਰੀਤੀ ਉਹਦੇ ਅਨੁਸਾਰੀ ਨੀ ਨਾ ਨਹੀਂ ਹੁੰਦਾ ਇਹ ਨਹੀਂ ਪਾਉਂਦਾ ਹੈ ਤਾਵਦ ਨਹਿ ਚੌਂਕੇ ਅਧਿਕਾਰ ਨਾ ਚਿਰ ਜਿਹੜੇ ਮਾਂ ਪਿਓ ਹੈ ਜਾਂ ਹੋਰ ਸਾਗ ਸੰਬੰਧੀ ਉਹਨਾਂ ਦੇ ਚੌਂਕੇ ਵਿੱਚ ਬੈਠ ਕੇ ਉਹਨਾਂ ਨਾਲ ਰਲ ਮਿਲ ਕੇ ਭੋਜਨ ਨਹੀਂ ਖਾ ਸਕਦਾ ਹੈ ਇਹ ਜਿਹੜੇ ਕਰਦੇ ਜੀ ਆ ਜੰਤ ਉਹਨੂੰ ਚੌਂਕੇ ਵਿੱਚ ਬੈਠ ਕੇ ਨਹੀਂ ਖਾਣ ਦਿੰਦੇ ਹਨ ਕਹਿੰਦੇ ਵੀ ਅਜੇ ਇਹਨੇ ਜਨੇਊ ਨਹੀਂ ਪਾਇਆ ਧਰਮ ਨਹੀਂ ਧਾਰਿਆ ਤਾਂ ਨਗੁਰਾ ਹੈ ਇਸ ਕਰਕੇ ਚੌਂਕੇ ਦਾ ਅਧਿਕਾਰੀ ਨੀ ਉਹ ਹੁੰਦਾ ਹੈ ਦੁਜ ਬਾਹਜ ਕੋ ਇਸ ਬਿਨ ਧਰਮ ਰਾਜ ਕੋਈ ਬ੍ਰਾਹਮਣ ਹੋਵੇ ਭਾਵੇਂ ਕੋਈ ਖੱਤਰੀ ਵੈਸ ਹੋਵੇ ਇਹ ਜੰਜੂ ਜਿਹੜਾ ਪਾਏ ਇਸ ਤੋਂ ਬਿਨਾਂ ਜਿਹੜਾ ਕੋਈ ਧਰਮ ਨਹੀਂ ਉਸਦਾ ਰਹਿੰਦਾ ਰਹਿਤ ਨਹੀਂ ਬੂਝੋ ਇਹ ਮਰਮਾ ਵੇ ਤੁਸੀਂ ਮਾਰਾ ਭੇਤ ਸਮਝ ਲਓ ਵੀ ਜਿਹੜਾ ਜਨੇਊ ਨਾ ਪਾਵੇ ਉਹਦਾ ਕੋਈ ਧਰਮ ਨਹੀਂ ਰਹਿੰਦਾ ਉਹ ਤੁਹਾਨੂੰ ਗੁਰੇ ਹੀ ਰਹਿੰਦਾ ਹੈ ਸੋ ਬਗੈਰ ਬੇਦਨ ਬਿਦ ਸੋ ਜਬ ਗਰ ਪਾਵੇ ਹੈ ਬੇਦਾਂ ਵਿੱਚ ਵਿਧੀ ਲਿਖੀ ਹੈ ਕਿਉਂਕਿ ਜਿੰਨਾ ਚਿਰ ਕੋਈ ਸੰਸਕਾਰ ਨਹੀਂ ਕਰਦਾ ਉਹਨਾਂ ਚਿਰ ਉਹ ਕਿਸੇ ਧਰਮ ਦਾ ਧਾਰਨੀ ਨਹੀਂ ਹੁੰਦਾ ਉਹਨਾਂ ਚਿਰ ਤਾਂ ਉਹ ਸੂਦਰ ਹੀ ਹੁੰਦਾ ਹੈ ਜਨਮ ਜਾਏ ਤੇ ਸੂਦਰਾ ਸੰਸਕਾਰੇ ਦਜੋਤਮਾ ਵੇਦ ਪਾਠੀ ਵਫੇਦ ਵਿਪਰਾ ਬ੍ਰਹਮ ਜਨੰਤੀ ਇਤੀ ਬ੍ਰਹਮਣਾ ਵੀ ਜਨਮ ਤੋਂ ਤਾਂ ਸਾਰੇ ਸੂਦਰੀ ਜਾਏ ਤੇ ਕੀ ਇਹ ਪੈਦਾ ਹੁੰਦੇ ਸੂਦਰੀ ਨੀਚ ਹੀ ਜਨਮਦੇ ਹੈ ਜਦੋਂ ਕਹਿੰਦੇ ਉਹਦਾ ਸੰਸਕਾਰ ਹੋ ਜਾਂਦਾ ਗਲ ਵਿੱਚ ਉਹਦੇ ਜਨੇਊ ਪਾ ਦਿੱਤਾ ਜਾਂਦਾ ਹੈ ਫਿਰ ਉਹ ਸੁਧਰ ਨਹੀਂ ਰਹਿੰਦਾ ਉਹਦਾ ਨਾਂ ਉੱਤਮ ਦਵਿਜ ਹੋ ਜਾਂਦਾ ਵੀ ਹੁਣ ਇਹ ਦਵਿਜ ਬਣ ਗਿਆ ਹੁਣ ਇਸਨੇ ਦੂਜਾ ਧਨ ਧਾਰ ਲਿਆ ਧਰਮ ਦਾ ਧਾਰਨੀ ਹੋ ਗਿਆ ਹੈ ਜਦੋਂ ਵੇਦ ਪੜ ਜਾਏ ਫਿਰ ਉਹਦਾ ਨਾਂ ਵਿਪਰ ਹੋ ਜਾਂਦਾ ਹੈ। ਇਸੇ ਤਰ੍ਹਾਂ ਬ੍ਰਹਮ ਜਨਾਂ ਤੀਰਥੀ ਬ੍ਰਹਮਣਾ ਜਦੋਂ ਬ੍ਰਹਮ ਨੂੰ ਜਾਣ ਲਵੇ ਅਭਿਆਸ ਕਮਾਈ ਕਰਕੇ ਫਿਰ ਇਹਦਾ ਨਾਮ ਬ੍ਰਹਮਣ ਹੋ ਜਾਂਦਾ ਹੈ। ਇਹ ਤਿੰਨ ਨਾਂ ਪਹਿਲਾਂ ਸੂਦਰ, ਫਿਰ ਦਵਿਜ, ਫਿਰ ਵਿਪਰ, ਫਿਰ ਬ੍ਰਹਮਣ। ਇਹ ਪਹਿਲਾਂ ਤਾਂ ਸਾਰੇ ਸੂਦਰ ਹੀ ਜੰਮਦੇ, ਨੀਚ ਹੀ ਜੰਮਦੇ ਆ। ਜਦੋਂ ਸੰਸਕਾਰ ਹੋ ਜਾਂਦਾ ਫਿਰ ਦਵਿਜ ਬਣ ਜਾਂਦਾ ਉਹ। ਫਿਰ ਵੇਦ ਪੜ ਜਾਏ ਵੇਦ ਪਾਠੀ ਵਿਪਰ ਉਹਦਾ ਨਾਂ, ਫਿਰ ਬ੍ਰਹਮ ਨੂੰ ਜਾਣ ਲਏ ਤੇ ਬ੍ਰਹਮਣ ਖਵਾਉਣ ਦਾ ਹੱਕਦਾਰ ਹੈ। ਇਸ ਕਰਕੇ ਵੇਦਾਂ ਦੀ ਵਿਧੀ ਅਨੁਸਾਰ ਮਹਾਰਾਜ ਗਲ ਵਿੱਚ ਇਸ ਜਨੇਊ ਪਾਇਆ ਜਾਂਦਾ ਹੈ। ਜਦੋਂ ਇਸ ਵਿਧੀ ਅਨੁਸਾਰ ਗਲ ਵਿੱਚ ਪਾਇਆ ਜਾਂਦਾ ਫਿਰ ਇਹ ਧਰਮ ਹੀ ਅਖਵਾਉਂਦਾ ਵੀ ਇਹ ਧਰਮ ਵਾਲਾ ਹੋ ਗਿਆ। ਅੱਜ ਤੋਂ ਬਾਅਦ ਦਵਿਜ ਬਾਹਜ ਨਿਜ ਧਰਮ ਹੈ ਆਵੈ ਹੈ। ਬ੍ਰਾਹਮਣ ਇਹ ਜਨੇਊ ਪਾ ਕੇ ਆਪਣੇ ਧਰਮ ਵਿੱਚ ਆ ਜਾਂਦਾ ਹੈ। ਜਿਹੜਾ ਖੱਤਰੀ ਹੈ ਉਹ ਇਹ ਗਲ ਵਿੱਚ ਜਨੇਊ ਪਾ ਜੇ ਆਪਣੇ ਖੱਤੀਆਂ ਵਾਲੇ ਧਰਮ ਵਿੱਚ ਆ ਜਾਂਦਾ। ਸੁਣ ਪ੍ਰੋਧ ਦਾਰਾ ਕੇ ਬਚਨ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਜੀ ਨੇ ਪ੍ਰੋਹਤ ਹਰਦਿਆਲ ਦੇ ਬਚਨਾਂ ਨੂੰ ਸੁਣ ਕੇ ਕਮਲ ਬਦਨ ਕਹਿ ਗਿਰਾ ਰਸਾਲਾ, ਆਪਣੇ ਕਮਲ ਵਰਗੇ ਮੁਖ ਤੋਂ ਸੋਹਣੀ ਸੁੰਦਰ ਬਾਣੀ ਕਹਿਣ ਲੱਗੇ ਆਪ ਜੀ। ਦਵਿਜ ਬਾਹਜ ਕੋ ਧਰਮ ਜੋ ਆਹੀ। ਮਹਾਰਾਜ ਕਹਿੰਦੇ ਵੀ ਕੋਈ ਬ੍ਰਾਹਮਣ ਜਾਂ ਕਿ ਖੱਤਰੀ ਉਹਦਾ ਜਿਹੜਾ ਕੋਈ ਧਰਮ ਹੈ, ਗਰਮੇ ਪਾਏ ਸੂਤ ਰਹਾ ਹੀ, ਗਲੇ ਵਿੱਚ ਜੇ ਤਾਗਾ ਜਾ ਪਾ ਲੇ ਫੇਰ ਹੀ ਉਹਦਾ ਧਰਮ ਰਹਿੰਦਾ ਹੈ। ਕਦੋਂ ਸੁਕਰਮ ਕਰੇ ਕੇ ਰਹੀ। ਅਸੀਂ ਵੀ ਸਵਾਲ ਕਰਦੇ ਹਾਂ ਜੇ ਭਲਾ ਚੰਗੇ ਕਰਮ ਕੋਈ ਕਰੀ ਜਾਵੇ ਫਿਰ ਉਹਦਾ ਧਰਮ ਰਹਿੰਦਾ ਕਿ ਤਾਗਾ ਜਾ ਪੁੰਨ ਨਾਲ ਰਹਿੰਦਾ ਹੈ। ਦਇਆ ਆਦਤੇ ਸ਼ੁਭ ਨਿਰਵਹੀ। ਜਿਹੜਾ ਮਨੁੱਖ ਗਰੀਬਾਂ ਉੱਪਰ, ਦੁਖੀਆਂ ਉੱਪਰ ਦਇਆ ਕਰਨੀ, ਸੰਤੋਖ ਰਹਿਣਾ, ਹੋਰ ਜਿਹੜੇ ਸਭ ਗੁਣ ਹੈ ਉਹਨਾਂ ਨੂੰ ਨਿਭਾਉਣਾ, ਉਹਨਾਂ ਦੇ ਧਾਰਨੀ ਹੋਣਾ, ਫਿਰ ਧਰਮ ਰਹਿੰਦਾ ਕਿ ਤਾਗੇ ਨਾਲ ਰਹਿੰਦਾ ਹੈ। ਪਾਏ ਸੂਤ ਗਰ ਕਰਤ ਕੁਕਰਮਾ। ਭਲਾ ਵੀ ਹਰਦਿਆਲ ਗਲ ਵਿੱਚ ਤਾਗਾ ਜਾਂ ਜਨੇਊ ਤਾਂ ਪਾ ਲਵੇ ਤੇ ਮਗਰੋਂ ਸਾਰੇ ਖੋਟੇ ਕਰਮ ਪੁੱਠੇ ਕੰਮ ਹੀ ਕਰੀ ਜਾਏ। ਧਨ ਹਿਤ ਹਿੰਸਾ ਧਰੋਹ ਅਧਰਮਾ। ਧਨ ਵਾਸਤੇ ਜੀ ਮਾਰੀ ਜਾਵੇ, ਧਨ ਵਾਸਤੇ ਛਲ ਕਰੀ ਜਾਵੇ, ਧਨ ਵਾਸਤੇ ਅਧਰਮ ਪਾਪ ਕਰੀ ਜਾਵੇ। ਅੰਤ ਪਰਿਅੰਤ ਦੁਸ਼ਟਤਾ ਧਾਰੇ। ਹਾਂ ਕਹਿੰਦੇ ਜਿੰਨਾ ਚਿਰ ਮੌਤ ਨਹੀਂ ਨਾ ਆਉਂਦੀ ਅੰਤ ਅਖੀਰ ਤੱਕ ਦੁਸ਼ਟਤਾ ਹੀ ਦੇ ਨਾਲ ਹੀ ਪ੍ਰੇਮ ਰੱਖੇ, ਦੁਸ਼ਟ ਸਪਣਾ ਹੀ ਰੱਖੇ, ਦੁਸ਼ਟੀ ਬਣਿਆ ਰਹੇ। ਝੂਠ ਪਿਨਸ਼ਤਾ ਹਿਤ, ਝੂਠ ਪਿਨਸ਼ਤਾ ਚਿਤ ਹਿਤ ਕਾਰੇ। ਝੂਠ ਪਿਸਨਤਾ ਝੂਠ ਬੋਲੀ ਜਾਏ, ਇਸੇ ਤਰ੍ਹਾਂ ਝੂਲੀਆਂ ਦੇ ਨਾਲ ਚਿੱਤ ਦਾ ਪ੍ਰੇਮ ਕਰੇ, ਝੂਲੀਆਂ ਕਰੀ ਜਾਏ ਬੈਠਾ ਥਾਂ ਥਾਂ ਤੇ, ਫਿਰ ਇਹ ਭਲਾ ਤੇਰਾ ਜਨੇਊ ਪਾਉਣ ਨਾਲ ਧਰਮ ਰਹਿ ਜਾਊਗਾ। ਜੋ ਖੱਤਰੀ ਦਵਿਜ ਕਿਦੋਂ ਚੰਡਾਲਾ। ਹਾਂ ਸੋ ਖੱਤਰੀ ਦਵਿਜ, ਉਹ ਕਹਿੰਦੇ ਜਿਹੜਾ ਇਸ ਤਰ੍ਹਾਂ ਜਨੇਊ ਪਾ ਕੇ ਖੱਤਰੀ ਰਹਿ ਜਾਂਦਾ, ਜਿਹੜਾ ਕਹਿੰਦੇ ਧਨ ਵਾਸਤੇ ਜੀ ਮਾਰਦਾ, ਛਲ ਕਰਦਾ, ਪਾਪ ਕਰਦਾ, ਅੰਤ ਤੱਕ ਦੁਸ਼ਟਤਾ ਹੀ ਕਰਦਾ, ਝੂਠ ਬੋਲਦਾ, ਝੂਲੀ ਕਰਦਾ, ਉਹ ਜਿਹੜਾ ਖੱਤਰੀ ਜਾਂ ਬ੍ਰਾਹਮਣ ਹੈ ਅਥਵਾ ਉਹ ਚੰਡਾਲ ਹੈ। ਸਹਿ ਜਾਏ ਜਮ ਦੰਡ ਵਿਸਾਲਾ। ਸਾਨੂੰ ਪੁੱਛੇ ਤਾਂ ਵੀ ਜਿਹੜਾ ਇਹ ਕਰੂ ਨਾ ਜਨੇਊ ਪਾ ਕੇ, ਝੂਠ ਬੋਲੋ, ਝੂਲੀਆਂ ਕਰੂ, ਜੀ ਮਾਰੂ, ਛਲ ਕਰੋ, ਬੇਈਮਾਨੀਆਂ ਕਰੂ, ਉਹਨੂੰ ਤਾਂ ਜਮ ਫੜ ਕੇ ਬੜਾ ਭਾਰੀ ਡੰਡ ਦੇਵੇਗਾ। ਕੌਣ ਜਨੇਊ ਜਮ ਦਾ ਡੰਡਾ ਸਹਾਰੇਗਾ ਤਗੜਾ। ਕੌਣ ਜਨੇਊ ਤੇ ਫਲ ਦੀਨਾ। ਕਹਿੰਦੇ ਦੱਸ ਵੀ ਜਿਹਨੇ ਆ ਦੁਸ਼ਟਪਣਾ ਕੀਤਾ, ਚੁਗਲੀ ਕੀਤੀ, ਜਨੇਊ ਪਾ ਕੇ ਪਲਾਉਣੂ ਨੇ ਕੀ ਫਲ ਦਿੱਤਾ ਜਨੇਊ ਨੇ। ਪਾਇਓ ਨਰਕ ਇਹਾ ਅੱਗ ਕੀਨਾ। ਇੱਥੇ ਜਿਹੜੇ ਉਹਨੇ ਜਨੇਊ ਪਾ ਕੇ ਪਾਪ ਕੀਤੇ ਸੀ ਉਹਨਾਂ ਕਰਕੇ ਉਹਨੇ ਨਰਕ ਨੂੰ ਪਾਇਆ ਹੈ, ਨਰਕਾਂ ਵਿੱਚ ਜਾ ਡਿੱਗਿਆ। ਸੁਨਕਾਰ ਬਚ ਦਿਜਬਰ ਜੇ ਵੈਸੇ ਗੁਰੂ ਮਹਾਰਾਜ ਦੇ ਇਸ ਤਰ੍ਹਾਂ ਦੇ ਯਥਾਰਥ ਬਚਨ ਸੁਣ ਕੇ ਜਿਹੜੇ ਕੋਈ ਸ੍ਰੇਸ਼ਟ ਬ੍ਰਾਹਮਣ ਸਿਆਣੇ ਬੈਠੇ ਸੀ ਭਏ ਮਸਟ ਕੁਛ ਆਵ ਨ ਜੈਸੇ, ਚੁੱਪ ਚਾਪ ਹੋਵੇ, ਕੋਈ ਬਚਨ ਮਹਾਰਾਜ ਦੇ ਸਾਹਮਣੇ ਉਹਨਾਂ ਨੂੰ ਆਇਆ ਹੀ ਨਹੀਂ। ਸਨਮੁਖ ਉੱਤਰ ਦੇਤ ਨ ਕੋ, ਗੁਰੂ ਮਹਾਰਾਜ ਦੇ ਸਾਹਮਣੇ ਹੋ ਕੇ ਕੋਈ ਜਵਾਬ ਨਹੀਂ ਦਿੰਦਾ ਹੈ। ਕਹਿਤ ਸਤ ਸਮਝਤ ਚਿੱਤ ਸੋ, ਕਿਉਂਕਿ ਸਾਰੇ ਆਪੋ ਆਪਣੇ ਚਿੱਤ ਵਿੱਚ ਸਮਝ ਰਹੇ ਆ ਵੀ ਗੁਰੂ ਨਾਨਕ ਸਾਹਿਬ ਬਿਲਕੁਲ ਸੱਚਾ ਬਚਨ ਕਹਿ ਰਹੇ ਆ ਵੀ ਜੇ ਜਨੇਊ ਪਾ ਕੇ ਬੇਈਮਾਨੀਆਂ ਕਰੀ ਜਾਏ, ਜਨੇਊ ਪਾ ਕੇ ਚੁਗਲੀਆਂ ਕਰੀ ਜਾਏ, ਜੀ ਕਰਕੇ ਉਹ ਪਾ ਕੇ ਛਲ ਕਰੀ ਜਾਏ, ਫਿਰ ਜੰਮਦਾ ਡੰਡਾ ਨਹੀਂ ਸਹਾਰੂਗਾ, ਫਿਰ ਉਹ ਡੰਡਾ ਉਹਦਾ ਜਨੇਊ ਕੁਛ ਸਹਾਰੂਗਾ। ਮਹਾਰਾਜ ਵੀ ਬਿਲਕੁਲ ਸੱਚਾ ਬਚਨ ਕਹਿ ਰਹੇ ਆ ਵੀ ਇਹ ਜੇ ਤਾਂ ਸੌ ਗੁਣ ਧਾਰਦਾ ਨਹੀਂ ਕਰਦਾ ਫਿਰ ਤਾਂ ਜਨੇਊ ਦਾ ਲਾਭ ਹੈ, ਜੇ ਆਪ ਆ ਕੇ ਕਰਨਾ ਤਾਂ ਕੋਈ ਫਾਇਦਾ ਨਹੀਂ ਹੈ ਉਸਨੂੰ। ਤਦ ਸੁਣਨ ਕੀ ਬਚ ਅਬਿਲਾਖਾ, ਹਾਂ ਵੀ ਜਿੰਨੇ ਬ੍ਰਾਹਮਣ ਬੈਠੇ ਆ ਸਾਰਿਆਂ ਨੂੰ ਵੀ ਗੁਰੂ ਮਹਾਰਾਜ ਦੇ ਹੋਰ ਬਚਨ ਸੁਣੀਏ, ਉਹ ਚਾਹਨਾ ਜਾਗੀ ਹੈ। ਪ੍ਰੋਹਤ ਹਰ ਦਿਆਲ ਇਮ ਭਾਖਾ, ਬਾਕੀ ਤਾਂ ਕੋਈ ਬੋਲਿਆ ਨਹੀਂ, ਜਿਹੜਾ ਹਰਦਿਆਲ ਪ੍ਰੋਹਤ ਹੈ ਵੀ ਮਹਾਰਾਜ ਹੋਰ ਬਚਨ ਸੁਣਾਉਣ ਇਹ ਇੱਛਾ ਰੱਖ ਕੇ ਫਿਰ ਇਹ ਬੋਲਿਆ ਕਹਿਣ ਲੱਗਿਆ ਹੈ। ਕੌਣ ਜੰਜੂ ਤੇ ਜਾਏ ਨਰਕ, ਮਹਾਰਾਜ ਵੀ ਉਹ ਤੁਸੀਂ ਅਸਲੀ ਜੰਜੂ ਦੱਸ ਦਿਓ ਜਿਹਦੇ ਪਾਉਣ ਕਰਕੇ ਇਹ ਜਿਹੜਾ ਪੁਰਸ਼ ਹੈ ਨਰਕਾਂ ਵਿੱਚ ਨਹੀਂ ਜਾਂਦਾ। ਜਾਂ ਤੇ ਜਮਨਹਿ ਕਰਹਿ ਕੁਤਰਕਾ, ਇਸ ਕਰਕੇ ਜਦੋਂ ਮਰ ਕੇ ਅੱਗੇ ਜਮਾਂ ਦੇ ਬਸ ਪਿਆ ਹੋਵੇ ਤੇ ਉਹ ਇਹਦੇ ਤੇ ਕੁਤਰਕ ਨਾ ਕਰਨ, ਇਹਨੂੰ ਮਾੜਾ ਨਾ ਆਖਣ। ਸੋ ਨਿਜ ਰਸਨਾ ਦੇ ਹੋ ਸੁਣਾਈ, ਐਸਾ ਅਸਲੀ ਜਿਹੜਾ ਜੰਜੂ ਹੈ ਉਹ ਤੁਸੀਂ ਮਹਾਰਾ ਆਪਣੇ ਜਵਾਨ ਤੋਂ ਸਾਨੂੰ ਸੁਣਾ ਦਿਓ ਕਹਿ ਕੇ। ਸੁਣਨ ਚਾਹ ਸਭ ਉਰ ਹਰ ਖਾਈ, ਮਹਾਰਾ ਸਾਰੇ ਅਸੀਂ ਬੈਠੇ ਹਾਂ ਸਾਰਿਆਂ ਦੇ ਹਿਰਦੇ ਵਿੱਚ ਕਹਿੰਦੇ ਖੁਸ਼ੀ ਹੈ ਤੁਹਾਡੇ ਮੁਖ ਤੋਂ ਅਸਲੀ ਜੰਜੂ ਦੇ ਸੁਣ ਦੇ ਵਿੱਚ ਚਾਹਨਾ ਰੱਖ ਰਹੇ। ਕਮਲ ਬਦਨ ਪੁਨ ਬਚਨ ਬਖਾਨੇ, ਇਸ ਤਰ੍ਹਾਂ ਸੁਣ ਕੇ ਕਵਲ ਵਰਗੇ ਮੁਖ ਤੋਂ ਸਤਿਗੁਰੂ ਜੀ ਨੇ ਬਚਨ ਕਹੇ। ਜਿਸ ਜੰਜੂ ਤੇ ਜਨ ਸਨ ਮਾਨੇ, ਕਹਿੰਦੇ ਲੈ ਵੀ ਅਸਲੀ ਜੰਜੂ ਦੀ ਗੱਲ ਤੁਹਾਨੂੰ ਦੱਸਦੇ, ਜੇ ਜੰਜੂ ਦੇ ਪਾਉਣ ਕਰਕੇ ਇੱਥੋਂ ਦੇ ਲੋਕ ਵੀ ਸਨਮਾਨ ਕਰਨਗੇ, ਜਦੋਂ ਮਰ ਕੇ ਗਏ ਅਗਲੇ ਲੋਕ ਵੀ ਸਨਮਾਨ ਕਰਨਗੇ ਸਤਿਕਾਰ ਕਰਨਗੇ, ਲੋ ਸੁਣੋ ਤੁਹਾਨੂੰ ਵੀ ਉਹ ਕਿੱਥੋਂ ਜਨੇਊ ਬਣਦਾ ਹੈ ਤੇ ਇਸ ਤਰ੍ਹਾਂ ਕਿਹੜੀ ਕਪਾਹ ਹੈ, ਕਿਹੜਾ ਸੂਤ ਹੈ, ਕਿਹੜੀਆਂ ਗੰਢਾਂ ਦੇਣਾ, ਕਿਹੜਾ ਵੱਟ ਚੜਾਉਣਾ ਹੈ, ਇਸ ਤੋਂ ਜਿਹੜਾ ਜਨੇਊ ਬਣਨਾ ਉਹ ਦੱਸਦੇ ਆ ਤੁਹਾਨੂੰ। ਸ੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ, ਦਇਆ ਕਪਾਹ ਸੰਤੋਖ ਸੂਤ। ਮਹਾਰਾਜ ਕਹਿੰਦੇ ਵੀ ਬਾਹਰਲੀ ਕਪਾਹ ਦੀ ਲੋੜ ਨਹੀਂ ਹੈ ਜਨੇਊ ਵਾਸਤੇ, ਕਹਿੰਦੇ ਜਿਹੜੇ ਗਰੀਬ ਉੱਪਰ ਦੁਖੀਆਂ ਉੱਪਰ ਦਇਆ ਕਰਨੀ ਹੈ, ਰਹਿਮ ਕਰਨਾ, ਇਹ ਹੈ ਅਸਲੀ ਕਪਾਹ। ਜਿਸ ਤਰ੍ਹਾਂ ਦਾ ਉਹ ਕਰਮ ਅਨੁਸਾਰ ਕਿਸਮ ਅਨੁਸਾਰ ਲੱਭ ਜਾਏ ਉਹ ਸ਼ਖਸ ਆ ਕੇ ਸੰਤੁਸ਼ਟ ਰਹਿਣਾ, ਸੰਤੋਖ ਧਰਨਾ, ਇਹ ਹੈ ਕਹਿੰਦੇ ਸੰਸੂਤ ਬਣਨਾ, ਇਹ ਕਪਾਹ ਹੈ ਦਇਆ ਤੋਂ, ਦਇਆ ਦੀ ਕਪਾਹ ਬਣਾ ਕੇ ਸੰਤੋਖ ਧਾਰਨ ਰੂਪੀ ਸੂਤ ਬਣਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਬਹਿਣ ਵਿਖਾਣਾ, ਇਸ ਤਰ੍ਹਾਂ ਜਸਤ ਦੀਆਂ ਗੰਢਾਂ ਦੇਣੀਆਂ, ਜਿਹੜਾ ਸਤ ਪ੍ਰਤੱਗੀ ਹੋਣਾ ਜਾਂ ਸੱਚ ਬੋਲਣਾ ਹੈ, ਇਸ ਸੂਤ ਨੂੰ ਕਹਿੰਦੇ ਵੱਟ ਚੜਾਉਣਾ ਹੈ। ਇਹੋ ਜਨੇਊ ਜੀ ਕਾ, ਕਹਿੰਦੇ ਇਹ ਹੈ ਅਸਲੇ ਅੰਦਰਲੇ ਜੀ ਦਾ, ਕਹਿੰਦੇ ਨਾਲ ਜਨੇਊ ਨਿਭਣ ਵਾਲਾ, ਇਹ ਅੰਦਰਲੇ ਜੀ ਦੇ ਧਾਰਨੇ ਯੋਗ ਜਨੇਊ ਹੈ, ਸਭ ਗੁਣਾ ਰੂਪ ਹਈ ਤਪਾਡੇ ਘਤ। ਇਹ ਵੀ ਹਰਿਆਲ ਪੰਡਤ ਤੇਰੇ ਕੋਲੇ ਸਭ ਗੁਣਾ ਦਾ ਗਿਆਨ ਦਾ ਜਨੇਊ ਹੈਗਾ ਹੈ, ਤਾਂ ਫਿਰ ਸਾਡੇ ਵੀ ਤੂੰ ਘਤ ਕੀਏ ਪਾ ਦੇ। ਨਾ ਇਹੋ ਟੁੱਟੈ ਨਾ ਮਨ ਲੱਗੈ, ਜਿਹੜਾ ਸਭ ਗੁਣਾ ਦਾ ਜਨੇਊ ਹੈ ਨਾ ਤਾਂ ਇਹ ਟੁੱਟਦਾ ਹੈ, ਨਾ ਇਹਨੂੰ ਕਹਿੰਦੇ ਵਿਕਾਰਾਂ ਰੂਪੀ ਮੈਲ ਲੱਗਦੀ, ਪਾਪਾਂ ਰੂਪੀ ਮੈਲ ਲੱਗਦੀ ਹੈ। ਨਾ ਇਹੋ ਜਲੈ ਨਾ ਜਾਏ, ਨਾ ਜਦੋਂ ਚਿਖਾ ਵਿੱਚ ਪਾ ਕੇ ਅੱਗ ਲਾ ਕੇ ਇਹ ਸਰੀਰ ਨੂੰ ਸਾੜਿਆ ਜਾਂਦਾ, ਕਹਿੰਦੇ ਇਹ ਨਹੀਂ ਜਲਦਾ ਹੈ, ਇਹ ਨਹੀਂ ਸਮਝਦਾ ਹੈ, ਅਤੇ ਨਾ ਹੀ ਜਿਵੇਂ ਆ ਕੋਈ ਜਨੇਊ ਜਿਹਾ ਪਾ ਕੇ ਗੁਆ ਇੱਥੇ ਪਾਸੇ ਲਾ ਕੇ ਰੱਖਦੀ ਵੀ ਗੁਆਚ ਜਾਵੇ, ਇਸ ਤਰ੍ਹਾਂ ਇਹ ਗੁਆਚਮ ਨਹੀਂ ਜਾਂਦਾ ਹੈ, ਹਮੇਸ਼ਾ ਨਾਲ ਰਹਿੰਦਾ ਜਨੇਊ ਕਿਸਮ ਗੁਣਾਂ ਦਾ। ਧੰਨ ਸੁਮਾਨਸ ਨਾਨਕਾ। ਮਹਾਰਾਜ ਕਹਿੰਦੇ ਉਹ ਵੀ ਮਨੁੱਖ ਧੰਤਾ ਯੋਗ ਹੈ, ਜੋ ਗੱਲ ਚੱਲੇ ਪਾਏ ਦਇਆ ਦੀ ਕਪਾਲ ਸੰਤੋਖ ਦਾ ਸੂਰਜ ਦੀਆਂ ਗੰਢਾਂ ਸਦ ਦਾ ਬਟ, ਇਹਦਾ ਬਣਿਆ ਹੋਇਆ ਸਭ ਗੁਣਾਂ ਦਾ ਜਿਹੜਾ ਜਨੇਊ ਹੈ, ਜਿਹੜੇ ਰਿਦੇਰੂ ਕਰਦੇ ਪਾ ਕੇ ਪ੍ਰਲੋਕ ਨੂੰ ਚੱਲੇ ਹਨ, ਉਹ ਧੰਤਾ ਯੋਗ ਹੈ। ਚੌਪਈ ਸਵੱਛ ਸਥਿਰ ਇਹੋ ਲਖ ਹੋ ਜਨੇਊ। ਗੁਰੂ ਮਹਾਰਾਜ ਕਹਿੰਦੇ ਵੀ ਬੜਾ ਪਵਿੱਤਰ ਅਤੇ ਸਦਾ ਇਸਤ ਨਾਲ ਰਹਿਣ ਵਾਲਾ ਇਹ ਸਭ ਗੁਣਾਂ ਦਾ ਜਨੇਊ ਤੂੰ ਜਾਣ ਲੈ। ਕਰ ਮਹਿ ਪਹਿਰੈ ਵਿਰਲੇ ਕੇਊ। ਆ ਜਿਹੜਾ ਜਨੇਊ ਜਾ ਸਾਰੇ ਹੀ ਪਾਈ ਫਿਰਦੇ, ਬ੍ਰਾਹਮਣ ਵੀ ਵੈਸ ਵੀ ਖੱਤਰੀ ਵੀ, ਪਰ ਆਹ ਜਿਹੜਾ ਸਭ ਗੁਣਾਂ ਦਾ ਸਭ ਗੁਣਾਂ ਨੂੰ ਧਾਰਨਾ ਇਹ ਜਨੇਊ ਤਾਂ ਬਿਰਲੇ ਬਿਰਲੇ ਕੋਈ ਪਾਉਂਦੇ ਹਨ। ਜਿਹ ਨਾਰ ਗਰ ਮਹਿ ਧਾਰਨ ਕੀ ਨਾਰ। ਕਹਿੰਦੇ ਵੀ ਪੰਡਿਤ ਜਿਸਨੇ ਸਭ ਗੁਣਾਂ ਦਾ ਜਨੇਊ ਆਪਣੇ ਹਿਰਦੇ ਰੂਪ ਕਰ ਦੇ ਧਾਰਨ ਕਰ ਲਿਆ, ਹਿਰਦੇ ਵਿੱਚ ਸਭ ਗੁਣ ਧਾਰਨ ਕਰ ਲਏ। ਧੰਨ ਸੇ ਨਰ ਕੀਨੇ ਦੁੱਖ ਛੀਨਾ। ਉਹ ਤਾਂ ਮਨੁੱਖ ਧੰਤਾ ਯੋਗ ਹੈ, ਉਸਨੇ ਸਭ ਗੁਣਾਂ ਦੇ ਜਨੇਊ ਨੂੰ ਪਾ ਕੇ ਸਾਰੇ ਦੁੱਖਾਂ ਨੂੰ ਨਾਸ ਕਰ ਲਿਆ। ਲੋਕ ਬਹੁਰ ਪਰ ਲੋਕ ਅਸੋਕੂ। ਫਿਰ ਉਹ ਭਾਵੇਂ ਇਸ ਲੋਕ ਵਿੱਚ ਰਹੇ ਤਾਂ ਵੀ ਖੁਸ਼ ਪ੍ਰਸੰਨ, ਫਿਰ ਪ੍ਰਲੋਕ ਨੂੰ ਚਲਿਆ ਜਾਵੇ ਇਹਦੀ ਵੀ ਖੁਸ਼ ਆਨੰਦ। ਸਨ ਮਨ ਹੈ ਸਭ ਅੰਤਕ ਹੋਰ ਤਾਂ ਕੀ ਹੈ। ਕਹਿੰਦੇ ਜਿੱਥੇ ਉਹ ਧਰਮ ਰਾਜ ਦਾ ਘਰ ਹੈ ਜੰਮਪੁਰੀ, ਉੱਥੇ ਵੀ ਇਹ ਜਿਹੜਾ ਸਭ ਗੁਣਾਂ ਦਾ ਜਨੇਊ ਜੀ ਨੇ ਪਾਇਆ ਹੁੰਦਾ ਉਹਦਾ ਸਾਰਾ ਸਨਮਾਨ ਕਰਦੇ ਆ ਉਹ ਲੋਕ। ਅਸਬਿਦ ਕੋਜੇ ਹੈ ਤੁਮ ਪਾਸੂ। ਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਸਭ ਗੁਣਾਂ ਦਾ ਜਿਹੜਾ ਕੋਈ ਜਨੇਊ ਹੈ ਜੇ ਤੇਰੇ ਭਲਾ ਭੋਲ ਪੰਡਤਾ ਹੈਗਾ। ਗਰ ਮੁਜ ਪਾਵ ਹੋ ਦੋ ਕ੍ਰਿਤ ਨਾਸੂ। ਇਹੋ ਜਿਹਾ ਜਨੇਊ ਕਹਿੰਦੇ ਸਭ ਗੁਣਾਂ ਦਾ ਪਾ ਦੇ ਜਿਹੜਾ ਸਾਰਿਆਂ ਪਾਪਾਂ ਨੂੰ ਨਾਸ ਕਰ ਦੇਣ ਵਾਲਾ ਹੈ। ਕਰਤ ਸੂਤ ਕੋ ਗ੍ਰੰਥਨ ਪਾਈ। ਕਹਿੰਦੇ ਐਵੇਂ ਕਪਾਹ ਦਾ ਕੱਤ ਕੇ ਸੂਰਜਾ ਬਣਾ ਲਿਆ, ਫਿਰ ਉਹਦਾ ਕਹਿੰਦੇ ਸੂਰਜਾ ਬਣਾ ਕੇ ਅਗਰਾਂ ਦਾ ਜਨੇਊ ਜਿਹਾ ਪਾ ਕੇ ਗਲ ਵਿੱਚ ਪਾ ਤਾ। ਜਲ ਜਾਵੇ ਹੈ ਇਹ ਸੰਗ ਨ ਜਾਈ। ਇਹ ਤਾਂ ਜਦੋਂ ਕਹਿੰਦੇ ਚਿਖਾ ਪਾ ਕੇ ਅੱਗ ਲਾਉਂਦੇ ਤਾਂ ਇੱਥੇ ਸੜਬੜ ਜਾਂਦਾ, ਨਾਲ ਨਹੀਂ ਜਾਂਦਾ ਇਸਦੇ ਜਨੇਊ। ਜਾਨ ਉਹ ਕੱਚਾ ਕਾਜ ਸੰਸਾਰੂ। ਇਸ ਕਰਕੇ ਸੰਸਾਰ ਦੇ ਵਿੱਚ ਜਿਹੜਾ ਅੱਜ ਕੱਲ ਧਾਗਾ ਜਾ ਪਾਉਣਾ ਇਹ ਤਾਂ ਕੱਚਾ ਜਾ ਕੰਮ ਹੀ ਹੈ। ਲੋਕ ਦਿਖਾਵਾ ਕਰਤ ਗਵਾਰੂ। ਐਵੇਂ ਬੇਸਮਝ ਲੋਕ ਦਿਖਾਵਾ ਕਰਦੇ ਵੀ ਮੈਂ ਜਨੇਊ ਪਾ ਕੇ ਧਰਮ ਦਾ ਧਾਰਨੀ ਹੋ ਗਿਆ ਹਾਂ। ਸੁਣ ਕਰ ਬਚ ਹਰ ਦਿਆਲ ਰਸਾਲਾ। ਗੁਰੂ ਮਹਾਰਾਜ ਦੇ ਸੋਹਣੇ ਬਚਨ ਹਰ ਦਿਆਲ ਨੇ ਸੁਣੇ ਹਨ। ਕੁਲ ਕਾਵਲ ਤਨ ਹਰਖ ਵਿਸਾਲਾ। ਵੀਰ ਬੁੰਦੇ ਵਿੱਚ ਬਹੁਤ ਖੁਸ਼ੀ ਆ ਗਈ ਹੈ, ਖੁਸ਼ੀ ਵਿੱਚ ਪੁਲਕਾਵਲੀ ਆ ਗਈ ਹੈ, ਲੂੰ ਕੰਡੇ ਰੋਮ ਰੋਮ ਖੜੇ ਹੋ ਗਏ ਇਸਦੇ। ਮੈਂ ਪੂਰਬ ਜੋ ਗੇਰਾ ਉਬਾਚੀ। ਆਪਣੇ ਅੰਦਰ ਹੀ ਕਹਿੰਦਾ ਜਿਹੜੀ ਪਹਿਲਾਂ ਮੈਂ ਕਹਿੰਦੇ ਬਚਨ ਬਾਣੀ ਕਿਹਾ ਸੀ ਵੀ ਇਹ ਬਹੁਤ ਮਹਾਨ ਹੋਣਗੇ। ਬਿਨ ਸੰਸਾ ਸੋ ਭੀ ਸਭ ਸਾਚੀ। ਬਿਨਾਂ ਸੰਸੇ ਤੋਂ ਮੇਰੀ ਜਿਹੜੀ ਗੱਲ ਕਹੀ ਸੀ ਅੱਜ ਕਹਿੰਦੇ ਸੋਲਾਂ ਨੇ ਸੱਚੀ ਹੋ ਗਈ ਹੈ। ਲਖ ਹੈ ਵਿਰਲੇ ਬਹੁ ਅਨਜਾਨਾ। ਵੀ ਵਿਰਲੇ ਵਿਰਲੇ ਇਹਨਾਂ ਨੂੰ ਜਾਣਨਗੇ ਤੇ ਬਹੁਤ ਵੀ ਅਣਜਾਣ ਹੀ ਰਹਿਣਗੇ ਸਾਕ ਸੰਬੰਧੀ ਆਦਿਕ। ਜਿਹ ਬਾਚ ਸੁਣ ਮਮ ਮਨ ਠਹਿਰਾਨਾ। ਜਿਨ੍ਹਾਂ ਦੇ ਬਚਨਾਂ ਨੂੰ ਸੁਣ ਕੇ ਮੇਰਾ ਮਨ ਤਾਂ ਅੱਜ ਟਿਕ ਗਿਆ ਹੈ, ਨੀਚਾ ਕਰ ਗਿਆ ਹੈ। ਹਾਂ ਸੋ ਕਿਰਤਾਰਥ ਬੰਸ ਸਮੇਤਾ। ਆਪਣੇ ਮਨ ਵਿੱਚ ਹੀ ਵਿਚਾਰ ਕਰਦਾ ਵੀ ਮੈਂ ਤਾਂ ਸਾਰੀ ਅੰਸ ਬੰਸ ਸਮੇਤ ਹੀ ਅੱਜ ਸਫਲ ਸੁਭਾਗਾ ਸਕਿਰਤ ਹੋ ਗਿਆ, ਚੰਗੇ ਪੁੰਨਾ ਵਾਲਾ ਹੋ ਗਿਆ ਹਾਂ ਤੇ ਸਫਲ ਨਿਹਾਲ ਹੋ ਗਿਆ ਹਾਂ। ਭਾਈ ਜਮਾਨ ਬ੍ਰਹਿਮੰਡ ਨਿਕੇਤਾ। ਇਹ ਮੇਰਾ ਜਜਮਾਨ ਉਹ ਬਣ ਗਿਆ ਜਿਸਦਾ ਸਾਰਾ ਬ੍ਰਹਿਮੰਡ ਹੀ ਇੱਕ ਘਰ ਹੈ। ਆਨੰਦ ਮਗਨ ਮਗਨ ਮੁਖ ਬੋਲ ਨ ਆਵਾ। ਆਨੰਦ ਵਿੱਚ ਹੀ ਮਸਤ ਹੋ ਗਿਆ, ਮੁਖੋਂ ਫਿਰ ਹਰਦਿਆਲ ਨੂੰ ਕੋਈ ਬਚਨ ਨਹੀਂ ਆਇਆ। ਸੁਣਨ ਬਚਨ ਮਨ ਰੁਚ ਉਪਜਾਵਾ। ਫਿਰ ਵੀ ਜਿਹੜਾ ਮਨ ਹੈ ਵੀ ਮਹਾਰਾਜ ਦੇ ਬਚਨ ਹੋਰ ਸੁਣੀਏ, ਇਸ ਤਰ੍ਹਾਂ ਦੀ ਰੁਚੀ ਪੈਦਾ ਹੋਈ ਅੰਦਰ ਮਨ ਦੇ। ਅਨਤ ਜੇ ਦਵਿਜ ਵੈਸੇ ਸ਼ੁਭ ਨੀਤੀ। ਹੋਰ ਜਿਹੜੇ ਕੋਈ ਬ੍ਰਹਮਣ ਉੱਠੇ ਬੈਠੇ ਸੀ ਚੰਗੀ ਨੀਤੀਵਾਨ। ਸੋ ਬੋਲੇ ਤੇ ਲਖ ਪਾਛਲ ਰੀਤੀ। ਜਿਵੇਂ ਪਿਛਲੀ ਰੀਤੀ ਹੈ, ਪਿਛਲੀ ਮਰਯਾਦਾ ਨੂੰ ਜਾਣ ਕੇ ਬੋਲੇ ਸਤਿਗੁਰਾਂ ਨੂੰ। ਭੋ ਬਾਲਕ ਇਹੋ ਜਗੇ ਪਵੀਤਾ ਲਗੇ, ਹੇ ਬਾਲਕ ਗੁਰੂ ਨਾਨਕ ਸਾਹਿਬ ਇਹ ਜਿਹੜਾ ਜਨੇਊ ਹੈ ਨਾ, ਵੇਦ ਪੰਥ ਮਹਿ ਗਿਨਿਓ ਪੁਨੀਤਾ। ਜਿਹੜਾ ਵੇਦਾਂ ਦਾ ਪੰਥ ਹੈ ਉਹਦੇ ਵਿੱਚ ਸਭ ਤੋਂ ਇਹ ਪਵਿੱਤਰ ਗਿਣਿਆ ਗਿਆ ਹੈ। ਪਰਮ ਪਰਾ ਪਾਵਨ ਵਰ ਧਰਮਾ, ਇਹ ਤਾਂ ਕਹਿੰਦੇ ਪਰੰਪਰਾ ਆਦਿ ਤੋਂ ਲੈ ਕੇ ਪਵਿੱਤਰ, ਇਹ ਕਹਿੰਦੇ ਸ੍ਰੇਸ਼ਟ ਧਰਮ ਹੈ ਜਨੇਊ ਹੋਣਾ। ਦਿਜ ਬਾਹਜ ਕੋ ਰਾਖਤ ਧਰਮ, ਜਿਹੜਾ ਜਨੇਊ ਪਾਉਂਦਾ ਹੈ ਨਾ, ਉਹਦਾ ਭਾਵੇਂ ਬ੍ਰਾਹਮਣ ਹੋਵੇ ਖੱਤਰੀ ਹੋਵੇ, ਉਹਦੇ ਧਰਮ ਨੂੰ ਇਹ ਕਾਇਮ ਕਰਕੇ ਰੱਖਦਾ ਹੈ। ਬ੍ਰਹਮਾਦਿਕ ਤੇ ਇਹ ਚੱਲ ਆਵਾ, ਇਹ ਅਸੀਂ ਨਹੀਂ ਪਾਇਆ ਹੈ, ਇਹ ਤਾਂ ਜਿਹੜਾ ਬ੍ਰਹਮਾ ਉਹਨੇ ਵੀ ਤਾਇਆ ਹੈ। ਉਸ ਬ੍ਰਹਮਾ ਤੋਂ ਲੈ ਕੇ ਜਨੇਊ ਕਹਿੰਦੇ ਚੱਲਿਆ ਹੀ ਆਇਆ। ਸਨਕ ਸਨੰਦਨ ਸਭ ਪਹਿਰਾਵਾ, ਦੇਖ ਲੋ ਬ੍ਰਹਮਾ ਦੇ ਚਾਰ ਸਪੁੱਤਰ ਹੈ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਆਦਿਕ, ਕਹਿੰਦੇ ਉਹਨਾਂ ਨੇ ਵੀ ਇਹ ਕਹਿੰਦੇ ਪਹਿਨਿਆ ਹੈ ਪਾਇਆ ਹੈ। ਜੇ ਹਮ ਕੀਨੀ ਉਕਤ ਨਵੀਨਾ, ਜੇ ਭਲਾ ਅਸੀਂ ਪਰ ਕੋਈ ਨਵੀਂ ਗੱਲ ਕਥਨ ਕੀਤੀ ਹੋਵੇ, ਨਵੀਂ ਗੱਲ ਆਖੀ ਹੋਵੇ। ਪਹਿਲੋ ਇਹ ਤੋ ਸੁਮਤ ਪ੍ਰਵੀਨਾ, ਇਹ ਸ੍ਰੇਸ਼ਟ ਮਤ ਵਿੱਚ ਪ੍ਰਵੀਨ ਸਤਿਗੁਰੂ, ਫਿਰ ਤਾਂ ਤੁਸੀਂ ਹਟਾ ਦਿਓ ਵੀ ਇਹ ਅਸੀਂ ਨਵੀਂ ਗੱਲ ਕਹਿੰਦੇ, ਇਹ ਤਾਂ ਪੁਰਾਤਨ ਗੱਲ ਹੈ, ਪਹਿਲਾਂ ਤੋਂ ਇਹ ਜਨੇਊ ਪਾਉਣਾ ਇਹ ਚੱਲਿਆ ਹੀ ਆਇਆ ਹੈ। ਚੱਲ ਹੋ ਬਾਲ ਪਾਛਲ ਕੁੱਲ ਚਾਲੀ, ਇਸ ਕਰਕੇ ਹੇ ਬਾਲਕ ਗੁਰੂ ਨਾਨਕ ਸਾਹਿਬ ਜਿਵੇਂ ਤੁਹਾਡੀ ਪਿਛੜੀ ਕੁੱਲ ਦੀ ਚਾਲੀ ਦਿੱਤੀ, ਉਹਦੇ ਵਿੱਚ ਤੁਸੀਂ ਵੀ ਚੱਲੋ। ਕਿਉਂ ਤੁਮ ਸਭ ਤੇ ਚਾਹੋ ਨਿਰਾਲੀ, ਮਹਾਰਾਜ ਸਾਰਿਆਂ ਤੋਂ ਕਿਵੇਂ ਵੱਖਰੀ ਜੀ ਰੀਤੀ ਕਰਿਆ ਚਾਹੁੰਦੇ, ਵੀ ਅਸੀਂ ਨੇ ਜਨੇਊ ਪਾਉਣਾ ਸੀ ਤੇ ਬੇਊ ਜਨੇਊ ਰਹਿਣਾ, ਆ ਦਿਓ ਤੇ ਇਹ ਪਾਵਾਂਗੇ। ਸੁਣ ਸ੍ਰੀ ਨਾਨਕ ਬਚ ਦਿਜ ਵਰਕਾ, ਇਸ ਤਰ੍ਹਾਂ ਇਹ ਬ੍ਰਾਹਮਣਾਂ ਦਾ ਬਚਨ ਸੁਣ ਕੇ ਸਤਿਗੁਰੂ ਨੇ ਬੋਲੇ ਤੇਹ ਮਤ ਕੁਤਰਕਿਓ ਤਰਕਾ, ਉਹਦੇ ਮਤ ਨੂੰ ਖੰਡਨ ਕਰਨ ਵਾਸਤੇ ਤੇ ਉਹਨੂੰ ਚੰਗੀ ਅਕਲ ਮਤ ਦੇਣ ਵਾਸਤੇ ਸਤਿਗੁਰੂ ਬੋਲੇ ਬਚਨ। ਸ੍ਰੀ ਮੁਖ ਵਾਕ ਚੌਕੜ ਮੁੱਲ ਅਣਾਇਆ, ਕਹਿੰਦੇ ਵੀ ਚਾਰ ਕੌੜਾਂ ਦਾ ਜਿਹੜਾ ਇਹ ਜਨੇਊ ਜਿਹਾ ਤਾਗਾ ਜਿਹਾ ਮੁੱਲ ਦੇ ਕੇ ਮੰਗਾ ਲਿਆ। ਪਹਿਲੇ ਸਰਜਗ ਦੇ ਸਮੇਂ ਵਿੱਚ ਇਹ ਚਾਰ ਚੁਆਨੀਆਂ ਦਾ ਯਾਨੀ 1 ਰੁਪਈਏ ਦਾ ਆ ਜਾਂਦਾ ਸੀ, ਉਹ ਸੋਨੇ ਦੀਆਂ ਤਾਰਾਂ ਦਾ ਬਣਾਇਆ ਹੁੰਦਾ ਸੀ, ਇਸ ਤਰ੍ਹਾਂ 1 ਰੁਪਈਏ ਦਾ ਆ ਜਾਂਦਾ। ਫਿਰ ਜਦੋਂ ਉਹ ਤ੍ਰੇਤਾ ਆਇਆ, ਫਿਰ ਇਹ ਕਹਿੰਦੇ 1 ਚੁਆਨੀ ਦਾ ਆ ਜਾਂਦਾ ਸੀ, ਉਸ ਚਾਂਦੀ ਦੀਆਂ ਤਾਰਾਂ ਦਾ ਬਣਾਇਆ ਜਾ ਹੁੰਦਾ ਸੀ। ਫਿਰ ਇਸੇ ਤਰ੍ਹਾਂ ਜਦੋਂ ਦੁਆਪਰ ਆਇਆ, ਫਿਰ ਉਹ 4 ਪੈਸਿਆਂ ਦਾ 1 ਆਨੇ ਦਾ ਉਹ ਤਾਂਬੇ ਦਾ ਆ ਜਾਂਦਾ ਸੀ, ਇਹ ਤਾਂਬੇ ਦੀਆਂ ਤਾਰਾਂ ਦਾ ਹੁੰਦਾ ਸੀ। ਹੁਣ ਕਲਯੁਗ ਦੇ ਵਿੱਚ ਜਿਹੜਾ ਇਹ ਅਸੂਰ ਦਾ ਹੈ, ਇਹ 4 ਕੌਡਾਂ ਦਾ ਆ ਜਾਂਦਾ ਹੈ। ਇਸ ਤਰ੍ਹਾਂ ਇਹ ਕਹਿ ਰਹੇ ਚੌਕੜ ਮੁੱਲ ਅਣਾਇਆ, ਇਹ 4 ਕੌਡੀਆਂ ਦਾ ਮੁੱਲ ਜਿਹੜਾ ਉਹ ਮੰਗਾ ਲਿਆ, ਲੈ ਕੇ ਭਾਵੇਂ ਉਹ ਜਨੇਊ ਪਾਉਣ ਵਾਲਾ ਬ੍ਰਾਹਮਣੀ ਇਹ ਸੁਣਦਾ ਹੈ ਸੂਰਜਾ, ਪਰ ਉਹਦਾ ਮੁੱਲ ਆਪਣੇ ਵੱਲੋਂ ਦੇ ਦਿੰਦੇ, ਇਸ ਤਰ੍ਹਾਂ ਮੁੱਲ ਮੰਗਾ ਲਿਆ। ਇਸ ਕਰਕੇ ਕਹਿੰਦੇ 4 ਕੌਡੀਆਂ ਦਾ ਜਿਹੜਾ ਇਹ ਤਾਗਾ ਜਿਹਾ ਮੁੱਲ ਮੰਗਾ ਲਿਆ। ਬਹਿ ਚੌਕਾ ਪਾਇਆ, ਇਸ ਤਰ੍ਹਾਂ ਗੋਬਰ ਦਾ ਚੌਂਕਾ ਜਿਹਾ ਦੇ ਕੇ ਉਹਦੇ ਵਿੱਚ ਬੈਠ ਕੇ ਗਲ ਵਿੱਚ ਪਾ ਲਿਆ। ਸਿੱਖਾ ਕੰਨ ਚੜਾਈ ਆ, ਫਿਰ ਇਸੇ ਤਰ੍ਹਾਂ ਸਿੱਖਿਆ ਦੇ ਦਿੱਤੀ ਵੀ ਤੂੰ ਬਈ ਜਨੇਊ ਪਾਇਆ, ਸਿਰ ਤੇ ਬੋਧੀ ਜ਼ਰੂਰ ਰੱਖਣੀ ਹੈ, ਜਦੋਂ ਕੋਈ ਪਿਸ਼ਾਬ ਸ਼ੂ ਕਰਨਾ ਉਦੋਂ ਜਨੇਊ ਨੂੰ ਕੰਨ 'ਤੇ ਚੜਾ ਲੈਣਾ, ਕੰਨ 'ਤੇ ਡੰਗ ਲੈਣਾ, ਇਸੇ ਤਰ੍ਹਾਂ ਰੋਟੀ ਖਾਣੀ, ਸਾਰੇ ਕੱਪੜੇ ਲਾਉਣੇ ਆ, ਧੋਤੀ ਚੇੜ ਰੱਖਣੀ, ਸਿਰਫ ਚੌਂਕੇ ਵਿੱਚ ਬਹਿ ਕੇ ਖਾਗਣਾ, ਤੈਨੇ ਬਾਹਰ ਨਹੀਂ ਚੌਂਕੇ ਤੋਂ ਖਾਣਾ ਹੈ। ਇਸ ਤਰ੍ਹਾਂ ਉਹਦੇ ਕੰਨ ਵਿੱਚ ਕਹਿੰਦੇ ਸਿੱਖਾ ਚੜਾ ਦਿੱਤੀ, ਪਾ ਦਿੱਤੀ। ਗੁਰ ਬ੍ਰਾਹਮਣ ਥਿਆ, ਅੱਜ ਤੋਂ ਤੇਰਾ ਜਿਹੜਾ ਗੁਰੂ ਹੈ ਪੂਜਨੀਕ ਸਤਿਕਾਰਯੋਗ ਉਹ ਬ੍ਰਾਹਮਣ ਹੋ ਗਿਆ। ਉਹ ਮੋਆ ਉਹ ਝੜ ਪਿਆ, ਜਿਹਦੇ ਉਹ ਕਹਿ ਕੇ ਗਲ ਵਿੱਚ ਤਾਗਾ ਜਾਂ ਜਨੇਊ ਜਿਹਾ ਪਾਇਆ ਸੀ, ਉਹ ਜਦੋਂ ਮਰਿਆ ਤੇ ਚਿਖਾ ਤੇ ਸੜਾ ਕੇ ਸਾੜਿਆ, ਕਹਿੰਦੇ ਉਹ ਚਿਖਾ ਦੇ ਵਿੱਚ ਹੀ ਜਿਹਨੇ ਉਜਾ ਝੜਪਿਆ ਡਿੱਗ ਪਿਆ, ਬੇਤਗਾ ਗਿਆ ਵੇਖ ਲਾ ਵੀ ਆ। ਫਿਰ ਅੱਗੇ ਤਾਂ ਕਹਿੰਦੇ ਬੇਤਗੇ ਗਿਆ, ਬਿਨਾਂ ਜਨੇਊ ਤੇ ਚਲੇ ਆ ਗਿਆ। ਚੌਪਈ ਅਸ ਬਿਦ ਕੋ ਦਿਜ ਦੇ ਹੋ ਜਨੇਊ, ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਦਾ ਜਨੇਊ ਸਾਨੂੰ ਤੂੰ ਦੇ ਪਾਉਣ ਵਾਸਤੇ, ਚੌਕੜ ਬਖਤ ਮੋਲ ਲੀਏ ਤੇਊ। ਮਹਾਰਾਜ ਕਹਿੰਦੇ ਇਹੋ ਜਿਹਾ ਜਨੇਊ ਸਾਨੂੰ ਤੂੰ ਦੇਣਾ ਚਾਹੁੰਦਾ ਵੀ ਜਿਹੜਾ ਚਾਰ ਕੌਡੀਆਂ ਦਾ ਮੁੱਲ ਵਿਕਦਾ ਵਿਚਾਰ ਵਿੱਚ। ਅਗਨ ਸੰਗ ਜਰ ਗਯੋ ਜਗ ਮਾਹੀ, ਇਹ ਤਾਂ ਜਦੋਂ ਅੱਗ ਵਿੱਚ ਪਾ ਕੇ ਸਾੜਿਆ ਤੇ ਵਿੱਚ ਹੀ ਕਹਿੰਦੇ ਅੱਗ ਦੇ ਵਿੱਚ ਸੜ ਮੱਚ ਗਿਆ। ਇਹ ਸੂਰਤ ਗਾਜ ਜਿਹ ਕਾਰਜ ਤਹਿ ਨਿਭਿਓ ਸੋ ਨਾਹੀ, ਜਿੱਥੇ ਪ੍ਰਲੋਕ ਵਿੱਚ ਇਹਦਾ ਕੰਮ ਸੀ ਉੱਥੇ ਤਾਂ ਨਾਲ ਨੀ ਨਿਭਿਆ, ਇਹ ਤਾਂ ਨਾਲ ਹੀ ਨੀ ਗਿਆ ਜਨੇਊ। ਜੋ ਆਗੇ ਨਹਿ ਕਾਰਜ ਆਵਾ, ਜਿਹੜਾ ਕਹਿੰਦੇ ਅੱਗੇ ਕੰਮ ਨੀ ਨਾ ਆਇਆ ਹੈ, ਸੋ ਪਾਇਓ ਜਗ ਕੋ ਦਿਖਰਾਵਾ, ਉਹ ਤਾਂ ਫਿਰ ਸੰਸਾਰ ਨੂੰ ਦਿਖਾਉਣ ਵਾਸਤੇ ਗਲਵੇ ਧਾਗਾ ਜਾਵੀਏ ਜਨੇਊ ਪਾਪੂ ਲਿਆ। ਮਮ ਸੰਸਾਰ ਸੋ ਨਾਹੀ ਕਾਜੂ, ਮਹਾਰਾਜ ਕਹਿੰਦੇ ਵੀ ਸਾਡਾ ਤਾਂ ਸੰਸਾਰ ਨਾਲ ਕੋਈ ਵਾਹ ਵਾਸਤਾ ਨਹੀਂ, ਕੰਮ ਹੀ ਕਾਜ ਹੀ ਨਹੀਂ ਹੈ। ਤੇ ਕੀ ਕਿਉਂ ਕਰੋ ਔਰ ਲਾਜੂ, ਫਿਰ ਸੰਸਾਰ ਦੇ ਲੋਕਾਂ ਦੀ ਅਸੀਂ ਲੁਜਿਆ ਲੁਜਿਆ ਜੀ ਸ਼ਰਮ ਸ਼ਰਮ ਜੀ, ਭਲਾ ਕਿਵੇਂ ਕਰੀਏ ਕਿਵੇਂ ਮੰਨੀਏ ਵੀ ਇਹ ਕੀ ਕਹਿਣਗੇ। ਸੰਗ ਨ ਤਗ ਜਬ ਜਮ ਗਹਿ ਕੂਟਾ, ਮਹਾਰਾਜ ਕਹਿੰਦੇ ਜਦੋਂ ਜਮਾਨੇ ਫੜਕੇ ਨੂੰ ਚੰਗੀ ਤਰ੍ਹਾਂ ਕੂਟਿਆ ਨਾ ਝਾਟਾ ਛਕਾਇਆ, ਫਿਰ ਜਿਹੜਾ ਧਾਗਾ ਜਾਂ ਜਨੇਊ ਉਹ ਤਾਂ ਨਾਲ ਡੀ ਹੋਣਾ ਇਹਦੇ, ਤਹਾ ਨਾਮ ਹੋਇਓ ਤਗ ਟੂਟਾ, ਉੱਥੇ ਤਾਂ ਇਹਦਾ ਨਾਮ ਟੁੱਟੇ ਤਗ ਵਾਲਾ ਵੀ ਜਨੇਊ ਤੋਂ ਬਿਨਾਂ ਜਨੇਊ ਤੋਂ ਬਿਰਹਿਤ ਹੀ ਇਹਦਾ ਨਾਮ ਹੋਇਆ ਵੀ ਇਹ ਤਾਂ ਨੁਗਰਹੀ ਆਇਆ ਹੈ। ਤੀਨ ਸੋ ਕੂਰੀ ਚੋਰੀ ਜਾਰੀ, ਜਿਹੜਾ ਜਨੇਊ ਜਾ ਪਾ ਕੇ ਕਹਿੰਦੇ ਨੇ ਝੂਠੀਆਂ ਵਾਹੀਆਂ ਦਿੱਤੀਆਂ ਚੋਰੀਆਂ ਜਾਰੀਆਂ ਕੀਤੀਆਂ, ਜਾਂ ਤੇ ਮਿਲੀ ਯਾਤਨਾ ਭਾਰੀ, ਇਸ ਕਰਕੇ ਜਨੇਊ ਪਾਉਣ ਵਾਲੇ ਨੂੰ ਅੱਗੇ ਜਾ ਕੇ ਬੜੀ ਤਕੜੀ ਸਜ਼ਾ ਮਿਲੀ ਧਾਰਨਾ ਹੋਈ, ਤਾਂ ਤੇ ਸਤ ਨਾਮ ਕਰਤਾਰਾ, ਇਸ ਕਰਕੇ ਵੀ ਪੰਡਤਾ ਜਿਹੜਾ ਕਰਤਾਰ ਦਾ ਸੱਚਾ ਨਾਮ ਹੈ ਵਾਹਿਗੁਰੂ ਵਾਹਿਗੁਰੂ, ਜਪ ਹੋ ਤਾਂ ਹੋਏ ਜਗ ਨਿਸਤਾਰਾ, ਉਹ ਵੀ ਜਪਿਆ ਕਰ ਅਸੀਂ ਵੀ ਜਪਦੇ ਹਾਂ ਫਿਰ ਸੰਸਾਰ ਤੋਂ ਪਾਰ ਉਤਾਰਾ ਹੋ ਜਾਏ, ਦੋਨਾਂ ਲੋਕ ਵਿਖੇ ਰਹਿ ਸੰਗਾ, ਜਿਹੜਾ ਵਾਹਿਗੁਰੂ ਨਾਮ ਦਾ ਜਨੇਊ ਹੈ ਤਾਂ ਦੋਨਾਂ ਲੋਕਾਂ ਵਿੱਚ ਹੀ ਨਾਲ ਰਹੇਗਾ ਸਹਿਤਾ ਲਈ। ਨਿਸ ਦਿਨ ਸਿਮਰਹ ਸੰਗ ਉਮੰਗਾ, ਇਹ ਵਾਹਿਗੁਰੂ ਨਾਮ ਨੂੰ ਜਿਹਨੇ ਰਾਤ ਨੂੰ ਚਾਵਰ ਸ਼ਾਹ ਨਾਲ ਸਿਮਰਿਆ ਕਰ, ਜਿਜ ਬਾਹਜ ਕੀ ਭੀਰ ਸੋ ਪੂਰੀ, ਮਹਾਰਾਜ ਨੇ ਇਸ ਤਰ੍ਹਾਂ ਬਚਨ ਕਹੇ ਉੱਥੇ ਕਹਿੰਦੇ ਬ੍ਰਾਹਮਣਾ ਖੱਤਰੀਆਂ ਦੀ ਬੜੀ ਭੀੜ ਹੈ ਬੜੀ ਇਕੱਤਰਤਾ, ਸੁਣ ਬਚ ਬਿਸ ਮਹਿਤਾ ਔਰ ਪੂਰੀ, ਬਚਨ ਸੁਣ ਕੇ ਸਾਰਿਆਂ ਦੇ ਚਿੱਤਾਂ ਹਿਰਦਿਆਂ ਵਿੱਚ ਬੜੀ ਅਚਰਜਤਾ ਜੀ ਹੋਈ ਹੈ ਵੀ ਆ ਕੀ ਕਰੀ ਜਾ ਕਹੀ ਜਾ ਰਹੇ, ਕੋ ਨਾ ਉੱਤਰ ਦੇਣ ਸਮਰੱਥਾ, ਪਰ ਗੁਰੂ ਮਹਾਰਾਜ ਦੇ ਸਾਹਮਣੇ ਜਵਾਬ ਦੇਣ ਵਾਸਤੇ ਕੋਈ ਵੀ ਸਮਰੱਥ ਨਹੀਂ, ਸਤ ਬਾਤ ਕਿਮ ਕਹੇ ਬੇਅਰਥਾ, ਜੋ ਬਚਨ ਕਹਿੰਦੇ ਸੱਚਾ ਕਹਿੰਦੇ ਆ ਕਿਵੇਂ ਉਹਨੂੰ ਬੇਅਰਥ ਕਹਿਣ ਕਿਵੇਂ ਨਿਸ਼ਫਲ ਕਹਿਣ, ਵੀ ਬਿਲਕੁਲ ਸੁਣਾ ਲੈ ਵਚਨ ਸਹੀ ਰਹੇ। ਪੁਨ ਤਿਹ ਕਾਲ ਜੋ ਕਾਲੂ ਗਿਆਤੀ, ਉਸ ਸਮੇਂ ਜਿਹੜੇ ਬਾਬਾ ਕਾਲੂ ਜੀ ਦੇ ਸਾਖ ਸੰਬੰਧੀ ਆਏ ਸੀ, ਸੋ ਬੋਲੇ ਨਿਜ ਬਾਤ ਸੁਹਾਤੀ, ਉਹ ਆਪਣੇ ਵੱਲੋਂ ਬਚਨ ਬੋਲੇ ਜਿਹੜੀ ਗੱਲ ਉਹਨਾਂ ਨੂੰ ਸੋਹਦੀ ਹੈ ਚੰਗੀ ਲੱਗਦੀ ਹੈ, ਸੁਣੀਏ ਸ੍ਰੀ ਨਾਨਕ ਪਰਬੀਨਾ, ਇਹ ਸਾਖ ਸੰਬੰਧੀ ਰਿਸ਼ਤੇਦਾਰ ਬੋਲੇ ਹੇ ਗੁਰੂ ਨਾਨਕ ਸਾਹਿਬ ਚਤੁਰ ਸਿਆਣੇ ਸਾਡੀ ਗੱਲ ਸੁਣੀਏ ਸੰਬੰਧੀਆਂ ਦੀ, ਤੋਰ ਅਤਰਕ ਗਿਰਾ ਰਸ ਪੀਨਾ, ਇਹ ਜਿਹੜੀ ਬਚਨ ਬਾਣੀ ਹੈ ਤਰਕ ਧੋਰ ਹੈ ਤਾਂ ਬੜੇ ਪ੍ਰੇਮ ਰਸ ਵਿੱਚ ਭਿੱਜੀ ਹੈ, ਭਾਵ ਸੋਲਾ ਨੇ ਸੱਚੀ ਹੈ, ਤਦ ਭਜੋ ਤਾਪ ਪੇਤ ਖਰਚੋ ਦਰਬਾਰ, ਵੀ ਮਹਾਰਾਜ ਸੀ ਰਿਸ਼ਤੇਦਾਰ ਕਹਿੰਦੇ ਤੁਹਾਡੇ ਪਿਤਾ ਨੇ ਆ ਜਨੂ ਪਾਉਣ ਵਾਸਤੇ ਜਿਹੜਾ ਰੁਪਈਆ ਖਰਚ ਕੀਤਾ ਹੈ ਨਾ, ਜਗੇ ਅਪਵੀਤ ਹੇਤ ਲੱਖ ਸਰਵਾ, ਇਹ ਸਾਰਾ ਕਹਿੰਦੇ ਜਨੂ ਪਾਉਣ ਵਾਸਤੇ ਖਰਚਿਆ, ਜਾਣ ਲਓ ਨਹਿ ਪਹਿਰੋ ਤਬ ਹੋਏ ਅਕਾਜੂ, ਜੇ ਤੁਸੀਂ ਜਨੇਊ ਨਾ ਪਾਇਆ ਤੇ ਫਿਰ ਪਿਓ ਦਾ ਰੁਪਈਆ ਲਾਇਆ ਕਹਿੰਦੇ ਨਿਸਫਲ ਜਾਊਗਾ, ਜੋ ਤੁਮਰੇ ਪਿਤ ਕੀਨ ਸਮਾਜੂ, ਤੁਹਾਡੇ ਪਿਓ ਨੇ ਤੁਹਾਡੇ ਜਨੇਊ ਪਾਉਣ ਵਾਸਤੇ ਇਕੱਠ ਜਾ ਕੇ ਕੀਤਾ ਵੀ ਐਵੇਂ ਹੀ ਹੋਊਗਾ। ਦਿਜ ਬਾਹਜ ਸਭ ਤੋਂ ਮੁਕਾਰੇ ਆਵਾ, ਦੇਖੋ ਮਾਰਾ ਪਿਓ ਦੇ ਕਹਿਣ ਕਰਕੇ ਤੁਹਾਡੇ ਘਰ ਵਿੱਚ ਸਾਰੇ ਬ੍ਰਾਹਮਣ ਤੇ ਖੱਤਰੀ ਆ ਗਏ। ਪਹਿਰਾਹ ਜੰਨੂ ਜਗਤ ਸੁਹਾਵਾ, ਸੰਸਾਰ ਨੂੰ ਜਿਹੜਾ ਚੰਗਾ ਲੱਗਣ ਵਾਲਾ ਜਨੇਊ ਤੁਸੀਂ ਗਲ ਵਿੱਚ ਪਾ ਲਓ। ਜੋ ਨਿਜ ਕੁੱਲ ਕੀ ਚੱਲ ਹੈ ਨ ਚਾਲੀ, ਥੋੜਾ ਜਿਹਾ ਡਰਾਵਾ ਜੀ ਦੇਣ ਲੱਗੇ, ਕਹਿੰਦੇ ਜਿਹੜਾ ਆਪਣੇ ਕੁੱਲ ਦੀ ਚਾਲੀ ਨੀ ਚੱਲਦੀ, ਇੱਥੇ ਵਿੱਚ ਨੀ ਨਾ ਚੱਲਦਾ ਹੁੰਦਾ। ਜਾਤ ਪਾਤ ਤੇ ਹਕਾਰਾ ਨਿਰਾਲੇ, ਜਿਹੜੇ ਸਾਖ ਸੰਬੰਧੀ ਆਪਣੀ ਜਾਤ ਬਰਾਬਰੀ ਤੇ ਉਹਨੂੰ ਵੱਖਰਾ ਕਰਨ ਦੇ, ਉਹਨੂੰ ਜਾਤ ਬਰਾਬਰੀ ਤੋਂ ਕੱਢ ਦਿੰਦੇ ਹੁੰਦੇ। ਨਰ ਸੰਪੂਰਨ ਅਰ ਪਰਵਾਰੂ, ਦੇਖੋ ਸਾਰੇ ਲੋਕ ਤੇ ਸਾਰਾ ਜਿਹੜਾ ਪਰਿਵਾਰ ਹੈ, ਹਰਖ ਉਰਕਾਰ ਰੋਹ ਗਾਰ ਧਾਰੂ, ਤੁਹਾਨੂੰ ਕੀ ਹੁੰਦਾ ਗਲ ਵਿੱਚ ਧਾਰ ਲਓ ਪਾ ਲਓ, ਸਾਰੇ ਹਿਰਦਿਆਂ ਵਿੱਚ ਖੁਸ਼ ਹੋਣਗੇ, ਕੱਛਾ ਮਾਰਨਗੇ ਵੀ ਗੱਲ ਬਣ ਗਈ। ਨਾਤਰ ਸਭ ਕੋ ਵਧਿਓ ਹੁਲਾਸਾ, ਇਹ ਤਾਂ ਵੇਖ ਲਓ ਜੋ ਸਾਰਿਆਂ ਦੇ ਮਨਾਂ ਵਿੱਚ ਕਹਿੰਦੇ ਹੁਲਾਸ ਵਧਿਆ, ਖੁਸ਼ੀ ਖੇੜਾ ਵਧਿਆ। ਮਿਟ ਜਾ ਹੈ ਮਨ ਹੋਏ ਉਦਾਸਾ, ਸਾਰਿਆਂ ਦਾ ਮਨ ਉਦਾਸ ਜਾ ਹੋ ਜੀ, ਖੁਸ਼ੀ ਖੇੜਾ ਸਭ ਦਾ ਖਤਮ ਹੋ ਜਾਏਗਾ। ਇੱਕ ਵਾਰ ਘਰ ਪਾਏ ਜਨੇਊ, ਚਲੋ ਮਹਾਰਾਜ ਤੁਹਾਡੇ ਤੇ ਨਿਰਭਰ, ਇੱਕ ਵਾਰੀ ਤੁਸੀਂ ਆ ਗਲ ਵਿੱਚ ਜਨੇਊ ਜਾ ਪਾ ਲਓ। ਪੁਨ ਕਰੀਏ ਇੱਛਾ ਉਰ ਜੇਊ, ਜਿਵੇਂ ਤੁਹਾਡੀ ਹਿਰਦੇ ਦੀ ਇੱਛਾ ਹੋਵੇ ਕਰ ਲਿਓ, ਲਾ ਕੇ ਪਰੇ ਮਾਰਿਓ, ਹੁਣ ਜ਼ਰੂਰ ਪਾ ਲਓ ਇੱਕ ਵਾਰੀ। ਅਸ ਸੁਣ ਕਰ ਗਿਆਤਨ ਕੇ ਬੈਨ, ਇਸ ਤਰ੍ਹਾਂ ਕਹਿੰਦੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਦੇ ਬਚਨਾਂ ਨੂੰ ਸੁਣ ਕੇ ਸਤਿਗੁਰਾਂ ਨੇ। ਪੁਨ ਬੋਲੇ ਸ੍ਰੀ ਪੰਕਜ ਨੈਨਾ, ਕੁਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਫਿਰ ਬੋਲੇ, ਸ੍ਰੀ ਮੁਖ ਵਾਕ ਮਹੱਲਾ ਪਹਿਲਾ, ਲੱਖ ਚੋਰੀਆ ਲੱਖ ਜਾਰੀਆ। ਕਹਿੰਦੇ ਜਨੇਊ ਜਿਹਾ ਪਾ ਕੇ ਗਲ ਵਿੱਚ, ਫਿਰ ਲੱਖਾਂ ਚੋਰੀਆਂ ਕਰਨੀਆਂ, ਲੱਖਾਂ ਯਾਰੀਆਂ ਕਰਨੀਆਂ, ਲੱਖ ਕੁੜੀਆਂ ਲੱਖ ਗਾਲ, ਲੱਖਾਂ ਝੂਠੀਆਂ ਵਾਹੀਆਂ ਜਾ ਕੇ ਕਚਹਿਰੀਆਂ, ਲੱਖਾਂ ਝੂਠੀਆਂ ਗੱਲਾਂ ਕਰਨੀਆਂ, ਇਸੇ ਤਰ੍ਹਾਂ ਲੱਖ ਗਾਲ ਲੱਖਾਂ ਗਾਲਾਂ ਦੇਣੀਆਂ ਲੋਕਾਂ ਨੂੰ, ਲੱਖ ਠੱਗੀਆਂ ਪਹਿਨਾਮੀਆਂ, ਲੱਖਾਂ ਠੱਗੀਆਂ ਮਾਰਨੀਆਂ, ਲੱਖਾਂ ਹੀ ਪਹਿਨਾਮੀਆਂ ਛਪਾਵਾਜੀਆਂ ਕਰਨੀਆਂ, ਲਿਪ ਛੁਪ ਕੇ ਮੰਦ ਕਰਨੇ, ਲੱਖ ਪਹਿਨਾਮੀਆਂ ਬੇਈਮਾਨੀਆਂ ਕਰਨੀਆਂ। ਰਾਤ ਦਿਨ ਸ ਜੀ ਨਾਲ, ਰਾਤ ਦਿਨ ਇਹ ਜੀ ਦੇ ਨਾਲ, ਤੱਗ ਕਪਾਹ ਕੱਤੀ ਹੈ, ਕਹਿੰਦੇ ਕਪਾਹ ਤੋਂ ਲੈ ਕੇ ਸੂਰਜਾ ਕੱਤ ਲਾਇਆ ਜਾਂਦਾ। ਬਾਹਮਣ ਵੱਟੇ ਆਏ, ਆ ਕੇ ਉਹਨੂੰ ਵੱਟ ਜਾ ਚੜਾ ਦਿੰਦਾ ਹੈ। ਕੋਹ ਬੱਕਰਾ ਰਿੰਨ ਖਾਇਆ, ਇਹ ਵਰਗੇ ਕਹਿੰਦੇ ਬੱਕਰਾ ਕੋਹ ਜੇ ਮਾਰ ਕੇ ਰਿੰਨ ਕੇ ਖਾ ਲੈਂਦੇ। ਸਭ ਕੋ ਆਖੇ ਪਾਏ, ਉਹ ਕਹਿੰਦੇ ਸਾਰਿਆਂ ਨੂੰ ਵੀ ਫੁਲਾਨੇ ਦੇ ਬੱਚੇ ਨੇ ਅੱਜ ਵੀ ਸੁਨੇਹੂ ਪਾਇਆ, ਉਹ ਧਰਮ ਦਾ ਧਾਰਨੀ ਹੋਇਆ। ਕੋਹ ਬੱਕਰਾ ਵੀ ਬੱਕਰਾ ਕੋਹ ਕੇ ਖਾਧਾ ਰਿੰਨ ਕੇ, ਕਈ ਤਾਂ ਸ਼ਸਤਰ ਨਾਲ ਮਾਰਦੇ ਹੈ ਨਾ, ਇੱਧਰ ਕੁੱਲੂ ਕਸ਼ਮੀਰ ਵੱਲ ਨਹੀਂ, ਉਹ ਕਹਿੰਦਾ ਹੀ ਹੈ ਸ਼ਸਤਰ ਨਾਲ ਨਹੀਂ ਮਾਰਦੇ, ਉਹ ਮੂੰਹ ਵਿੱਚ ਕੱਪੜਾ ਜਿਹਾ ਦੇ ਦਿੰਦੇ ਹੈ, ਇਸੇ ਤਰ੍ਹਾਂ ਪਿੱਠ ਪਿੱਛੇ ਵੀ ਉਹ ਕੱਪੜਾ ਜਿਹਾ ਘਸੋ ਦਿੰਦੇ ਆ, ਅਤੇ ਉਹਨੂੰ ਬਾਹਰ ਫਿਰ ਮੁੱਕੀਆਂ ਨਾਲ ਉਹਨੂੰ ਮਾਰਦੇ ਹੈ। ਜਾਣੀ ਹਰ ਪਾਸੇ ਅੰਦਰਲੇ ਸਾਹ ਜੇ ਬੰਦ ਕਰਕੇ ਬਹੁਤ ਔਖਾ ਹੁੰਦਾ ਉਹ, ਜਾਂ ਕੋਹ ਕੇ ਕਹਿੰਦੇ ਬੱਕਰਾ, ਅਤੇ ਫਿਰ ਰਿੰਨ ਕੇ ਛਕ ਲਿਆ, ਅਤੇ ਫਿਰ ਅੱਗੋਂ ਕਹਿਤਾ ਸਾਰਿਆਂ ਨੇ ਵੀ ਫਲਾਨੇ ਦੇ ਬੱਚੇ ਨੇ ਅੱਜ ਵੀ ਜਨੇਊ ਪਾਇਆ ਹੈ, ਅੱਜ ਉਹ ਧਰਮ ਦਾ ਧਾਰਨੀ ਹੋ ਗਿਆ ਹੈ। ਹੋਏ ਪੁਰਾਣਾ ਸੁੱਟੀ ਹੈ, ਉਹ ਕਹਿੰਦੇ ਤਾਗਾ ਜਾਂ ਪੁਰਾਣਾ ਹੋ ਜਾਂਦਾ ਹੈ, ਫਿਰ ਉਹਨੂੰ ਸੁੱਟ ਲਈਦਾ ਭਰੇ, ਭੀ ਫਿਰ ਪਾਈਆ ਹੋਰ, ਕਹਿੰਦੇ ਹੋਰ ਨਵਾਂ ਬਣਾ ਕੇ ਗਲ ਵਿੱਚ ਪਾ ਲਿਆ ਜਾਂਦਾ। ਨਾਨਕ ਤਾਗ ਨਾ ਟੁੱਟਈ, ਕਹਿੰਦੇ ਅਸਲੀ ਜੇ ਜਨੇਊ ਪਾਇਆ ਹੋਵੇ ਨਾ, ਤਾਗਾ ਪਾਇਆ ਉਹ ਗਿਆਨ ਦਾ, ਨਹੀਂ ਤੁਰਦਾ ਹੈ। ਜੇ ਤੱਕ ਹੋਵੇ ਜੋਰ, ਭਲਾ ਉਹ ਤੱਕ ਵੀ ਜਨੇਊ ਕੋਈ ਜ਼ੋਰ ਹੋਵੇ, ਤਾਕਤ ਹੋਵੇ, ਉਹ ਗਿਆਨ ਦਾ ਜਨੇਊ ਹੈ, ਸਭ ਗੁਣਾਂ ਦਾ ਜਨੇਊ ਹੈ, ਇਹ ਨਹੀਂ ਟੁੱਟਦਾ ਹੈ। ਚੌਪਈ ਲੋਕਾਂ ਰੀਤ ਜੋ ਜਗੇ ਪਵਿੱਤਰ, ਤਾਂ ਲੋਕਾਂ ਵਾਲੀ ਰੀਤ ਹੈ, ਲੋਕ ਦਿਖਾਵਾ ਜਿਹੜਾ ਕੋਈ ਜਨੇਊ ਪਾਉਣਾ। ਹੋਤ ਪੁਰਾਤਨ ਟੂਟਤ ਨੀਤਾ, ਹਮੇਸ਼ਾ ਪੁਰਾਣਾ ਹੁੰਦਾ ਰਹਿੰਦਾ, ਹਮੇਸ਼ਾ ਟੁੱਟਦਾ ਵੀ ਰਹਿੰਦਾ। ਬਹਰ ਬਹਰ ਲੈ ਅਵਰ ਸੁਪਾਵਾ, ਕਹਿੰਦੇ ਮੁੜ ਮੁੜ ਕੇ ਇਹਨੂੰ ਹੋਰ ਲੈ ਕੇ ਪਾਇਆ ਮੁੜ ਮੁੜ ਕੇ, ਜਗ ਮਿਥਿਆ ਤਸ ਬਣਿਓ ਬਣਾਵਾ, ਸੰਸਾਰ ਝੂਠਾ ਐਵੇਂ ਕਹਿੰਦੇ ਸਾਰਾ ਬਣਾਉਣਾ ਬਣਾਵਾ ਬਣਾਵਟ ਬਣੀ ਹੋਈ ਹੈ, ਵੇ ਪਾਈ ਜਾਂਦੇ ਬਾਰ ਬਾਰ ਜੇਕਰ ਹੋਵੇ ਹਜੋਰ ਜਨੇਊ, ਜੇ ਕਰਕੇ ਜਨੇਊ ਦੇ ਵਿੱਚ ਤਕੜਾ ਬਲ ਹੋਵੇ ਤਾਕਤ ਹੋਵੇ, ਮੁਜਗਰ ਦੀ ਜੈ ਭਗਨ ਨ ਜੇਊ, ਹੋ ਗਈ ਮੇਰੇ ਗਲ ਵਿੱਚ ਪਾ ਦਈਏ ਜਿਹੜਾ ਮੁੜ ਕੇ ਟੁੱਟੇ ਹੀ ਨਾ, ਸਾਰੀ ਜ਼ਿੰਦਗੀ ਅੱਗੇ ਵੀ ਨਾਲ ਜਾਵੇ, ਮਨ ਕੁਬਾਸ਼ਨਾ ਨਾ ਸਹਿਰਾਸੀ, ਜਿਸ ਕਹਿੰਦੇ ਗਿਆਨ ਰੂਪੀ ਜਨੇਊ ਦੇ ਪਾਉਣ ਕਰਕੇ ਮਨ ਦੀਆਂ ਖੋਟੀਆਂ ਬਾਸ਼ਨਾ ਸਾਰੀਆਂ ਨਾਸ ਹੋ ਜਾਣ, ਜਿਹ ਤੇ ਪਦ ਪ੍ਰਾਪਤ ਅਵਿਨਾਸ਼ੀ, ਜਿਸ ਕਹਿੰਦੇ ਗਿਆਨ ਦੇ ਜਨੇਊ ਪਾਉਣ ਨਾਲ ਜਿਹੜਾ ਅਵਿਨਾਸ਼ੀ ਪਦ ਹੈ ਰੁਤਬਾ ਉਹ ਪ੍ਰਾਪਤ ਹੋ ਜਾਏ, ਅਸਬਿਦ ਕੀ ਸ੍ਰੀ ਨਾਨਕ, ਸ੍ਰੀ ਨਾਨਕ ਗਤ ਦਾਨੀ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਜੋ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਹਨ, ਉਪਦੇਸ਼ਨ ਕੀ ਉਚਰਤ ਬਾਣੀ, ਸੋਹਣਾ ਉਪਦੇਸ਼ ਦੇਣ ਵਾਸਤੇ ਬਚਨ ਬਾਣੀ ਉਚਾਰ ਰਹੇ, ਇਹਨਾਂ ਨੂੰ ਸੁਣਾ ਰਹੇ, ਬਚਨ ਬਚਨ ਬਦਤ ਬਿਪਰਨ ਭਰਿਆ, ਗੁਰੂ ਮਹਾਰਾਜ ਦੇ ਬਚਨ ਕਹਿੰਦਿਆਂ ਕਹਿੰਦਿਆਂ ਜਿੰਨੇ ਬ੍ਰਾਹਮਣ ਜੇ ਇਕੱਠੇ ਹੋ ਕੇ ਉਹਨਾਂ ਨੇ ਮੱਲੋ ਮੱਲੀ, ਜਗੇ ਪਵੀਤ ਦਿਓ ਪਹਿਰਾਈ, ਪੰਜਾਂ ਸੱਤਾਂ ਨੇ ਫੜ ਕੇ ਮਹਾਰਾਜ ਦੇ ਗਲ ਵਿੱਚ ਮੱਲੋ ਮੱਲੀ ਉਹ ਧਾਗਾ ਜਾ ਪਾਈ ਦਿੱਤਾ, ਟੂਸ਼ਨ ਭਏ ਤਬ ਹੈ ਸੁਖ ਸਦਨਾ, ਵੇਖ ਲੈ ਵੀ ਇਹ ਨੀ ਹੁਣ ਸੁਣਦੇ ਸਾਡੇ ਗਿਆਨ ਦੀ ਗੱਲ, ਫਿਰ ਕੀ ਹੈ ਵੀ ਚਲੋ ਮੂਰਖ ਹੈ ਨਾਲ ਨਾਲ ਲੁਝੀਏ ਪੜਖਰੇ ਹੋ ਬੁਝੀਏ, ਇਹ ਮੂਰਖਾਂ ਨਾਲ ਕੀ ਉਹਨਾਂ ਲੋਕ ਨਾ ਚੁੱਪ ਚਾਪ ਹੋ ਗਏ ਆ ਵੀ ਸੁਣਾਈ ਅਸਲੀ ਗੱਲ ਤਾਂ ਸੁਣਦੇ ਹਨ, ਇਹਨਾਂ ਨੂੰ ਕੀ ਆਖੀਏ, ਤਿਜ ਦੰਬਨ ਕੋ ਕੀਨ ਨਿਕਦਨਾ, ਉਹ ਮਹਾਰਾਜ ਨੇ ਬਚਨ ਕਹਿ ਕੇ ਜਿਹੜੇ ਬ੍ਰਾਹਮਣਾਂ ਨੇ ਪਖੰਡ ਜਾ ਕੀਤਾ ਉਹ ਸਾਰਾ ਖਤਮ ਕਰ ਦਿੱਤਾ, ਤੇ ਚਿਨ ਹਰਖਿਓ ਉਰ ਪਰਵਾਰੂ, ਜਦੋਂ ਬ੍ਰਾਹਮਣਾਂ ਨੇ ਮੱਲੋ ਮੱਲੀ ਗਲ ਵਿੱਚ ਪਾ ਦਿੱਤਾ ਤੇ ਉਸ ਵੇਲੇ ਸਾਰਾ ਪਰਿਵਾਰ ਖੁਸ਼ ਹੋ ਗਿਆ ਵੀ ਗੱਲ ਬਣ ਗਈ, ਸਭ ਕੇ ਮਨ ਤੇ ਮਿਟਾ ਖਬਾਰੂ, ਸਾਰਿਆਂ ਦੇ ਮਨਾਂ ਦੇ ਵਿੱਚੋਂ ਜਿਹੜਾ ਕੋਈ ਖਰਬਲਾੜ ਸੀ ਉਹ ਖਤਮ ਹੋ ਗਿਆ ਹੈ, ਬਚਨ ਸੁਣਨ ਕੀ ਦਿਜ ਹਰ ਦਿਆਲੂ, ਇੱਧਰ ਜਿਹੜਾ ਹਰਦਿਆਲ ਹੈ ਇਹਦੇ ਮਨ ਦੇ ਵਿੱਚ ਵੀ ਮਹਾਰਾਜ ਦੇ ਹੋਰ ਬਚਨ ਸੁਣੀਏ, ਵੱਡ ਲਾਲਸ ਬੋਲਿਓ ਤੇ ਕਾਲੂ, ਉਸ ਸਮੇਂ ਕਹਿੰਦੇ ਇਸ ਤਰ੍ਹਾਂ ਇਹ ਵੱਡੀ ਲਾਲਸਾ ਚਾਹਨਾ ਰੱਖਦਾ ਬੋਲਿਆ ਹੈ, ਉੱਚ ਕਰਮ ਤੇ ਗੇਰਾ ਉਬਾਚੀ, ਇਹਦੇ ਕੋਈ ਚੰਗੇ ਉੱਚੇ ਸੁੱਚੇ ਕਰਮ ਸਨ ਜਿਸ ਕਰਕੇ ਇਸਨੇ ਸਤਿਗੁਰਾਂ ਨੂੰ ਬਚਨ ਕਿਹਾ, ਹਿਰਦਾ ਸ਼ੁੱਧ ਕੋ ਇਹ ਸਭ ਸਾਚੀ, ਮਹਾਰਾਜ ਜਿਹਨਾਂ ਦੇ ਹਿਰਦੇ ਸ਼ੁੱਧ ਹੈ ਉਹਨਾਂ ਵਾਸਤੇ ਤੁਹਾਡੀ ਜਿਹੜੀ ਸਿੱਖਿਆ ਸਾਰੀ ਮਹਾਰਾਜ ਸੋਲਾਂ ਨੇ ਸੱਚੀ ਸੱਚੀ ਹੈ, ਜੋ ਜਗ ਕਾਨ ਸਿੰਘਲਾ ਸੰਗਾ, ਮਹਾਰਾਜ ਜਿਹੜੇ ਸੰਸਾਰ ਦੀ ਕਾਨ ਕਰੋੜ ਸਿੰਗਲਾ ਸੰਗਲਾਂ ਵਿੱਚ ਬੱਝੇ ਪਏ, ਵਰਣ ਧਰਮ ਕਰ ਸਕੈ ਨਾ ਭੰਗਾ, ਜਿਹੜਾ ਵਰਣਾਂ ਦਾ ਧਰਮ ਹੈ ਉਹਨੂੰ ਉਹ ਨਾਸ ਨਹੀਂ ਕਰ ਸਕਦੇ ਤੋੜ ਨਹੀਂ ਸਕਦੇ, ਪੁਨ ਨਿਜ ਮਤ ਕੋ ਜਗੇ ਪਵੀਤਾ, ਮਹਾਰਾਜ ਤੁਹਾਡੀ ਆਪਣੀ ਮਤ ਦਾ ਜਿਹੜਾ ਕੋਈ ਹੈ ਨਾ ਜਨੇਊ, ਉੱਚ ਰੋਹ ਬਚਨ ਸੁਜੋ ਹੋਏ ਪੁਨੀਤਾ, ਬਹੁਤ ਪਵਿੱਤਰ ਜਨੇਊ ਹੋਵੇ ਤੁਹਾਡੇ ਮਤ ਦਾ ਉਹ ਬਚਨ ਦੱਸੋ ਮਹਾਰਾ ਮੇਹੋ ਮੈਂ ਪਾਵਾਂਗਾ, ਸੁਨਹਿ ਸਭ ਦਿਜ ਬਾਹਜ ਗਿਆਤੀ, ਹੋਰ ਜਿਹੜੇ ਮਹਾਰਾ ਉਹ ਅਸਲੀ ਜਨੇਊ ਦੇ ਸੰਬੰਧ ਵਿੱਚ ਅਸੀਂ ਬ੍ਰਾਹਮਣ ਵੀ ਖੱਤਰੀ ਵੀ ਤੁਹਾਡੇ ਰਿਸ਼ਤੇਦਾਰ ਵੀ ਸੁਣ ਲੈਣਗੇ, ਜੋ ਅਤੂਟ ਰਹਿ ਸਦਾ ਸੰਗਾਤੀ, ਜਿਹੜਾ ਕਹਿੰਦੇ ਜਨੇਊ ਅਸਲੀ ਹੈ ਨਾੜ ਰਹਿੰਦਾ ਕਦੇ ਟੁੱਟਦਾ ਹੀ ਨਹੀਂ ਹੈ ਉਹ ਤੁਸੀਂ ਦੱਸੋ ਮਹਾਰਾ, ਸੁਣ ਤੋ ਸਰੋਣ ਅਰਬਿੰਦ ਬਿਲੋਚਨ, ਗੁਰੂ ਮਹਾਰਾਜ ਨੇ ਕਹਿੰਦੇ ਕੰਨਾਂ ਵੀ ਸੁਣ ਕੇ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰਾਂ ਨੇ, ਬੋਲੇ ਬਾਣੀ ਬੰਦ ਵਿਮੋਚਨ, ਜਿਹੜੇ ਬੰਧਨ ਉਹਨਾਂ ਨੂੰ ਕੱਟਣ ਵਾਲੀ ਜਿਹੜੀ ਵਚਨ ਬਾਣੀ ਆਪ ਜੀ ਬੋਲੇ ਹਨ, ਸ੍ਰੀ ਮੁਖ ਵਾਕ ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ, ਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੁਆਰਾ ਪਰਮੇਸ਼ੁਰ ਦਾ ਨਾਮ ਸੁਣ ਕੇ ਫਿਰ ਨਾਮ ਦਾ ਮੰਨਣ ਕਰਨਾ ਹੈ, ਇਹ ਕਹਿੰਦੇ ਪੱਤਰੇ ਪੈਦਾ ਹੋਣ, ਇਹ ਇੱਜ਼ਤ ਪੈਦਾ ਹੁੰਦੀ ਹੈ ਪੱਤਰੇ ਪੈਦਾ ਹੁੰਦੇ ਹਨ, ਸਾਲਾਹੀ ਸੱਚ ਸੂਤ, ਤਾਂ ਜਿਹੜੀ ਪਰਮੇਸ਼ਰ ਦੀ ਸਿਫਤ ਸਲਾਹਕਾ ਕਰਨੀ ਇਹ ਅਸਲੀ ਨਿਸ਼ਚੇ ਕਰਕੇ ਸੂਤਰ ਹੈ ਸੂਤ ਹੈ, ਦਰਗਾਹ ਅੰਦਰ ਪਾਈ ਹੈ ਜਿਹੜੀ ਸਾਰ ਸੰਗਤ ਰੂਪੀ ਦਰਗਾਹ ਉਹਦੇ ਵਿੱਚ ਬੈਠ ਕੇ ਇਹੋ ਜਿਹਾ ਇਹ ਜਨੇਊ ਪਾਇਆ ਜਾਂਦਾ ਹੈ, ਤਗ ਨ ਤੂਟ ਸਬੂਤ, ਸਭ ਪਵਿੱਤਰ ਕਹਿੰਦੇ ਤਗ ਹੈ ਜਨੇਊ ਹੈ ਇਹ ਇੱਥੇ ਉੱਥੇ ਨਾਲ ਰਹਿੰਦਾ ਇਹ ਨਹੀਂ ਕਦੇ ਟੁੱਟਦਾ ਹੈ, ਇਸੇ ਤਰ੍ਹਾਂ ਉਹ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਜਿਹੜਾ ਕੋਈ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਜੀਵਨ ਲਿਖਿਆ ਹੈ ਗੁਰਮੁਖ ਪ੍ਰਕਾਸ਼, ਉਹਦੇ ਵਿੱਚ ਇਸ ਸਲੋਕ ਦਾ ਥੋੜ੍ਹਾ ਜਿਹਾ ਖੋਲ੍ਹ ਕੇ ਨਿਰਣਾ ਕੀਤਾ ਹੈ। ਉਹ ਦੋਹਰੇ ਦੇ ਵਿੱਚ ਲਿਖਿਆ ਹਿਰਦਾ ਭੂਮੀ ਜਾਣੀਏ, ਵੀ ਜਿਹੜਾ ਅੰਦਰਲਾ ਸ਼ੁੱਧ ਹਿਰਦਾ ਹੈ ਇਹ ਧਰਤੀ ਜਾਣ ਲਈਏ। ਸ਼ਰਧਾ ਬੀਜ ਪਛਾਣ, ਇਹ ਜਿਹੜੀ ਗੁਰੂ ਉੱਪਰ ਅਥਾ ਸ਼ਰਧਾ ਹੈ, ਸੱਚੀ ਸ਼ਰਧਾ ਹੈ, ਇਹ ਕਪਾਹ ਦਾ ਬੀਜ ਪਛਾਣ ਲਈਏ। ਵਿਸ਼ਵਾਸ ਪੱਤਰ ਸੁਹਾਵਣੇ, ਜਿਹੜਾ ਗੁਰੂ ਦੇ ਬਚਨਾਂ ਉੱਪਰ ਐਨ ਪੂਰਾ ਭਰੋਸਾ ਰੱਖਣਾ, ਇਹ ਕਪਾਹ ਦੇ ਪੱਤਰੇ ਕਹਿੰਦੇ ਪਛਾਣ ਲੈਣਾ, ਕਰੀਏ ਸੋਹਣੇ। ਟਾਹਣੀ ਚਿੱਤ ਟਿਕਾਣ, ਜਿਹੜਾ ਗੁਰੂ ਦੇ ਬਚਨਾਂ ਦੇ ਵਿੱਚ ਚਿੱਤ ਨੂੰ ਟਿਕਾ ਕੇ ਰੱਖਣਾ, ਲਾ ਕੇ ਰੱਖਣਾ, ਇਹ ਕਹਿੰਦੇ ਕਪਾਹ ਦੇ ਬੁਰੀਆਂ ਟਾਣੀਆਂ ਹਨ, ਕਰੂੰਬਲਾ ਆਦਿਕ ਹੈ। ਸਤਿਗੁਰਾਂ ਦੀ ਪ੍ਰਾਪਤੀ, ਜਿਹੜੀ ਸਤਿਗੁਰੂ ਦੀ ਪ੍ਰਾਪਤੀ ਹੋ ਜਾਣੀ ਹੈ। ਟਿੰਡਾ ਲੱਗਾ ਸੁਜਾਣ, ਕਪਾਹ ਦੇ ਕਹਿੰਦੇ ਬੂਟੇ ਨੂੰ ਕਹਿੰਦੇ ਟਿੰਡਾ ਲੱਗ ਜਾਣਾ ਪਛਾਣ ਲਈਏ। ਘੜੀ ਉਪਦੇਸ਼ ਕੇ ਮਿਲਣ ਕੀ, ਜਦੋਂ ਕਹਿੰਦੇ ਗੁਰੂ ਦਾ ਉਪਦੇਸ਼ ਮਿਲਦਾ, ਉਹ ਜਿਹੜੀ ਉਪਦੇਸ਼ ਮਿਲਣ ਵਾਲੀ ਘੜੀ ਉਹ ਸਮਾਂ ਹੈ। ਕਪਾਹ ਭਲੀ ਪਹਿਚਾਣ, ਕਹਿੰਦੇ ਅਸਲੀ ਕਪਾਹ ਜਦੋਂ ਦਇਆ ਕਰਕੇ ਉਪਦੇਸ਼ ਮਿਲਦਾ, ਅਸਲੀ ਕਪਾਹ ਸਮਝ ਲਓ ਹੋ ਜਾ ਸਮਝ ਲਓ। ਨਾਮ ਰੂਈ ਸੁਣ ਪਿੰਜਣਾ, ਜਿਹੜਾ ਨਾਮ ਹੈ ਇਹ ਕਹਿੰਦੇ ਰੂਹ ਹੈ, ਜਿਹੜਾ ਨਾਮ ਦਾ ਸੁਣਨਾ ਹੈ ਗੁਰੂ ਦੁਆਰਾ, ਇਹ ਕਹਿੰਦੇ ਰੂਹ ਦਾ ਪਿੰਜਣਾ ਹੈ। ਮੰਨਣ ਪੂਣੀ ਆਣ, ਜਿਹੜਾ ਨਾਮ ਦਾ ਮੰਨਣ ਕਰਨਾ, ਨਾਮ ਤੇ ਭਰੋਸਾ ਕਰਨਾ, ਇਹ ਕਹਿੰਦੇ ਮਨੋ ਕਹਿੰਦੇ ਪੂਣੀਆਂ ਹਨ ਲਿਆਉਣੀਆਂ। ਨਿਧਿਆਸਨ ਹੈ ਸੂਤ ਜੋ, ਜਿਹੜਾ ਵਾਰ ਵਾਰ ਕਹਿੰਦੇ ਅਭਿਆਸ ਕਰਨਾ ਹੈ, ਇਹ ਕਹਿੰਦੇ ਨਿਧਿਆਸਨ ਹੈ ਸੂਤ ਜੋ, ਇਹ ਕਹਿੰਦੇ ਇਸ ਪੂਣੀ ਤੋਂ ਅੱਗੇ ਸੂਤ ਬਣਨਾ ਹੈ। ਗਿਆਨ ਜਨੇਊ ਮਾਨ, ਇਸ ਤੋਂ ਅੱਗੇ ਜਿਹੜਾ ਕਹਿੰਦੇ ਬ੍ਰਹਮ ਗਿਆਨ, ਇਹ ਕਹਿੰਦੇ ਜਨੇਊ ਹੈ, ਮੰਨ ਲਓ। ਇਸ ਤਰ੍ਹਾਂ ਥੋੜ੍ਹਾ ਜਿਹਾ ਨਾ ਮੰਨਿਆ, ਪਾਤੂ ਪੁਜੈ ਸਾਲਾ ਹੀ ਸੱਚ ਸੁਰ ਦਰਗ ਅੰਦਰ ਪਾਈਆ ਤੱਕ ਨਾ ਤੂੜ ਸਪੂਤ, ਇਸ ਤਰ੍ਹਾਂ ਉਹਨਾਂ ਨੇ ਖੁੱਲ ਕੇ ਅਰਥ ਜੇ ਦੋਹਰੇ ਵਿੱਚ ਕੀਤੇ ਹਨ। ਇੱਥੇ ਉਹ ਸੂਖਮ ਵੀ ਜਿਹਦਾ ਨਾਮ ਦਾ ਮੰਨਣ ਕਰਨਾ ਗੁਰੂ ਦੁਆਰਾ, ਇਹਦੇ ਦੁਆਰਾ ਇੱਜ਼ਤ ਪੈਦਾ ਹੁੰਦੀ, ਇਹ ਪੱਤਰੇ ਪੈਦਾ ਹੋਣੇ, ਕਪਾਹ ਦੇ ਫੁੱਟਣੇ ਹਨ। ਜਿਹੜੀ ਸਿਰ ਸਲਾਹ ਕਰਨੀ ਅੱਠੇ ਪੈਰ ਸੱਚ ਸਰੂਪ ਦੀ, ਇਹ ਅਸਲੀ ਸੂਤ ਹੈ, ਧਾਗਾ ਹੈ। ਇਹ ਸਾਰ ਸੰਗਤ ਰੂਪੀ ਦਰਗਾਹ ਵਿੱਚ ਬੈਠ ਕੇ ਅੰਦਰ ਹੀ ਕਹਿੰਦੇ ਹਿਰਦੇ ਵਿੱਚ ਇਹ ਜਨੇਊ ਪਾਇਆ ਜਾਂਦਾ ਹੈ, ਇਹ ਸਾਰਾ ਧਾਰਿਆ ਜਾਂਦਾ। ਇਹ ਪਵਿੱਤਰ ਕਹਿੰਦੇ ਸੂਤ ਹੈ, ਜਨੇਊ ਹੈ, ਇਹ ਕਦੇ ਵੀ ਟੁੱਟਦਾ ਨਹੀਂ ਹੈ। ਚੌਪਈ ਜਿਨ ਆਸ ਪਾਇਓ ਜਗੇ ਪਵਿੱਤਰ, ਗੁਰੂ ਮਹਾਰਾਜ ਕਹਿੰਦੇ ਵੀ ਹਰਦਿਆਲ ਪੰਡਿਤ ਜਿਹਨੇ ਐਸਾ ਜਨੇਊ ਪਾਇਆ, ਸੋ ਸਭ ਥਾਨ ਵਿਖੇ ਨਿਰਭੀਤਾ, ਉਹ ਤਾਂ ਜਿੱਥੇ ਮਰਜ਼ੀ ਜਾਵੇ ਸਾਰਿਆਂ ਥਾਵਾਂ ਵਿੱਚ ਨਿਰਭੈਰ ਹੁੰਦਾ, ਡਰ ਤੋਂ ਰਹਿਤ ਹੁੰਦਾ। ਜਹਾਂ ਜਾਏ ਤਹ ਆਦਰ ਪਾਵਾ, ਜਿੱਥੇ ਵੀ ਉਹ ਜਾਂਦਾ ਉੱਥੇ ਹੀ ਉਹ ਸਤਿਕਾਰ ਪਾਉਂਦਾ ਹੈ। ਸਭ ਸੋਭਾ ਸੰਯੋਗ ਜਸ ਛਾਵਾ, ਸਾਰੀ ਸੋਭਾ ਦੇ ਸਹਿਤ ਉਹਦਾ ਜਸ ਕਹਿੰਦੇ ਛਾ ਜਾਂਦਾ, ਹਰ ਪਾਸੇ ਉਹਦਾ ਜਸ ਭਰ ਜਾਂਦਾ। ਭਗਨ ਨਾ ਹੋਏ ਸੰਗ ਰਹਿ ਸੋ, ਜਿਹੜਾ ਤੈਨੂੰ ਜਿਹਨੇ ਵਸੀ ਦੱਸਿਆ ਨਾ, ਕਹਿੰਦੇ ਟੁੱਟਦਾ ਨੀ, ਇਹ ਨਾਲ ਹੀ ਰਹਿੰਦਾ ਹਮੇਸ਼ਾ। ਭਾਗ ਜਗੇ ਤੇ ਪਹਿਰਹਿ ਕੋ, ਜਿਹਦੇ ਚੰਗੇ ਭਾਗ ਜਾਗਣ ਉਹ ਇਹੋ ਜਿਹਾ ਜਨੇਊ ਪਹਿਨਦਾ ਪਾਉਂਦਾ। ਕਾਮ ਕ੍ਰੋਧ ਮਨ ਕੀਨ ਮਲੀਨਾ, ਅਗਲਾ ਵੀ ਪੰਡਤਾ ਕਾਮ ਨੇ ਕ੍ਰੋਧ ਨੇ ਮਨ ਨੂੰ ਬਹੁਤ ਮੈਲਾ ਕਰ ਦਿੱਤਾ। ਸਿਮਰ ਨਾਮ ਕੋ ਜਿਨ ਸੋਚ ਕੀਨਾ, ਜਿਨ੍ਹਾਂ ਨੇ ਨਾਮ ਸਿਮਰ ਸਿਮਰ ਕੇ ਮਨ ਨੂੰ ਸੁੱਚਾ ਪਵਿੱਤਰ ਕਰ ਲਿਆ, ਇਹ ਮੈਲਾ ਤੋਂ ਰਹਿਤ। ਤਿੰਨ ਹੈ ਉਚਿਤ ਇਹ ਜਗੇ ਪਵਿੱਤਰ, ਉਹਨਾਂ ਦੇ ਕਹਿੰਦੇ ਪਾਉਣ ਯੋਗ ਹੈ ਇਹ ਪਵਿੱਤਰ ਜਨੇਊ। ਲੋਕ ਕਾਨ ਤੇ ਸੋ ਵਿਪਰੀਤਾ, ਲੋਕਾਂ ਦੀ ਕਾਨ ਕ੍ਰੀੜ ਤੋਂ ਫਿਰ ਉੱਪਰ ਉੱਠ ਜਾਂਦਾ, ਉਲਟ ਹੋ ਜਾਂਦਾ। ਸੁਣ ਹਰ ਦਿਆਲ ਸੋ ਅਸ ਉਪਦੇਸ਼ਾ। ਇਹੋ ਜਿਹਾ ਸੁਭ ਉਪਦੇਸ਼ ਹਰਦਿਆਲ ਨੇ ਸੁਣਿਆ ਹੈ। ਹਿਰਦੈ ਧਾਰ ਲੀਏ ਲਖ ਜਗਤੇਸ਼ਾ। ਇਹ ਜਗਤ ਦੇ ਮਾਲਕ ਹਨ, ਪਰਮੇਸ਼ਰ ਰੂਪ ਹਿਰਦੇ ਵਿੱਚ ਉਪਦੇਸ਼ ਨੂੰ ਧਾਰ ਲਿਆ ਇਸ ਨੇ। ਧੰਨ ਧੰਨ ਪੁੰਨ ਧੰਨ ਵਖਾਨਾ। ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ ਧੰਨ ਹੋ ਇਉਂ ਹੀ ਕਿਹਾ ਹੈ। ਆਪਨ ਗਤ ਤੁਮ ਆਪੈ ਜਾਣੈ ਹੈ। ਅਵਸਥਾ ਨੂੰ ਹਾਲਤ ਨੂੰ ਤੁਸੀਂ ਮਹਾਰਾ ਆਪ ਹੀ ਜਾਣ ਸਕਦੇ, ਹੋਰ ਨਹੀਂ ਕੋਈ ਜਾਣ ਸਕਦਾ ਸਾਡੇ ਵਰਗਾ। ਅਵਰ ਨ ਕਾਹੂ ਮਹਿਮਾ ਜਾਨੀ। ਦਿਆਲ ਤੋਂ ਬਗੈਰ ਹੋਰ ਜਿੰਨੇ ਖਾਣ ਪੀਣ ਵਾਲੇ ਬੈਠੇ ਉਹਨਾਂ ਨੇ ਕਿਸੇ ਨੀ ਮਹਾਰਾਜ ਦੀ ਮਹਿਮਾ ਨੂੰ ਜਾਣਿਆ। ਇੱਕ ਪ੍ਰੋਹਤ ਭਾ ਹੱਥ ਅਭਿਮਾਨੀ। ਇੱਕੋ ਇੱਕ ਜਿਹੜਾ ਹਰਦਿਆਲ ਪੰਡਿਤ ਪ੍ਰੋਹਤ ਅਭਿਮਾਨ ਨੂੰ ਨਾਸ ਕਰਨ ਵਾਲਾ ਬਣਿਆ, ਮਾਨ ਛੱਡ ਕੇ ਚਰਨੀ ਪੈ ਗਿਆ ਹੈ। ਜੇ ਪਾਰ ਕਰ ਹੇਰ ਕਰ ਕਰਨਾ। ਜਿਹਦੇ ਉੱਪਰ ਮਹਾਰਾਜ ਕਹਿੰਦੇ ਵੇਖ ਕੇ ਮਿਹਰ ਕਰਦੇ ਕਿਰਪਾ ਕਰਦੇ। ਤਾਹੂ ਕੋ ਹਰ ਹੀ ਭਵ ਮਰਨਾ। ਉਸੇ ਦਾ ਸੰਸਾਰ ਦੇ ਵਿੱਚ ਜਿਹੜਾ ਜੰਮਣ ਮਰਨਾ ਮਹਾਰਾ ਨਾਸ਼ ਕਰ ਦਿੰਦੇ। ਤੇਹ ਛਿਨ ਕਾਲੂ ਬਚਨ ਉਚਾਰਾ। ਉਸਵੇਂ ਬਾਬਾ ਕਾਲੂ ਜੀ ਨੇ ਬਚਨ ਕਿਹਾ। ਆਪ ਭੋਜਨ ਭਾ ਸਗਰੋ ਤਿਆਰਾ। ਵੀ ਹੁਣ ਜਿਹੜਾ ਭੋਜਨ ਬਣ ਕੇ ਸਾਰਾ ਤਿਆਰ ਹੋ ਗਿਆ। ਤਿਜੂ ਉਠੋ ਭਾਂਤ ਬਹਿ ਸਾਵੋ। ਦਿਆਲ ਨੂੰ ਕਹਿੰਦਾ ਸਭ ਤੋਂ ਪਹਿਲਾਂ ਉਠੋ ਤੇ ਪੰਗਤ ਵਿੱਚ ਸਭ ਨੂੰ ਬਿਠਾਓ। ਤਜ ਬਿਲੰਬ ਨਿਤ ਨਿਜ ਭੋਜਨ ਖਾਵੋ। ਦੇਰੀ ਹੋ ਗਈ ਹੈ, ਦੇਰੀ ਛੱਡ ਕੇ ਸਾਰੇ ਭੋਜਨ ਛਕੋ। ਸੁਣ ਸਭ ਦਿਜ ਉੱਠ ਚੀਰ ਉਤਾਰੇ। ਸਾੜਿਆਂ ਬ੍ਰਹਮਣਾਂ ਨੂੰ ਉੱਠ ਕੇ ਆਪੋ ਆਪਣੇ ਕੱਪੜੇ ਜੇ ਲਾਏ। ਕਰ ਪੰਕਤ ਵੈਸੇ ਇੱਕ ਸਾਰੇ। ਲਗਾਤਾਰ ਲੰਮੀ ਤੱਕ ਦੂਰ ਤੱਕ ਪੰਗਤ ਲਾ ਕੇ ਬੈਠ ਗਏ। ਛਤਰੀ ਸਭ ਬੁਲਾਏ ਨਿਜ ਗਿਆਤੀ। ਜਿੰਨੇ ਕੰਡੇ ਛਤਰੀ ਵੈਸ ਆਪਣੇ ਗਿਆਤੀ ਸਾਕ ਰਿਸ਼ਤੇਦਾਰ ਬੁਲਾਏ। ਬਨ ਬੈਠੇ ਸੋ ਪਾਂਤ ਸੁਹਾਤੀ। ਚੰਗੀ ਕਹਿੰਦੇ ਪੰਗਤ ਲਾ ਕੇ ਸੋਮਨਿਕ ਬੰਠਣ ਕੇ ਬਹਿ ਗਏ ਹਨ। ਅਨਕ ਭਾਂਤ ਪਾਤਰਨ ਧਰ ਆਗੇ। ਅਨੇਕਾਂ ਤਰ੍ਹਾਂ ਦੇ ਜਿਹੜੇ ਭਾਂਡੇ ਆ ਜਾਂ ਪਤਲਾਂ ਜਿਹੀਆਂ ਰੱਖੀਆਂ, ਡੂਨੇ ਜੇ ਹੋਰ ਪਤਲਾਂ ਅੱਗੇ ਰੱਖੀਆਂ। ਸੂਪਕਾਰ ਤਬ ਪਰਸਨ ਲਾਗੇ। ਸੋਈਏ ਤਦੋਂ ਭੋਜਨ ਪਰੋਸਣ ਲੱਗ ਪਏ। ਪਾਇਸ ਸਿਤਾ ਕ੍ਰਿਤ ਬ੍ਰਿਧ ਸੰਗਾ। ਜਿਹੜੀ ਖੀਰ ਬਣਾਈ ਹੈ, ਜਿਹਦੇ ਖੰਡ ਤੇ ਘਿਓ ਪਾਇਆ, ਘਿਓ ਦੇ ਨਾਲ ਵਧੀਆ ਤਸ਼ਮੀ ਬਣਾਈ ਹੈ। ਸਪਦ ਪਰਸ ਗਏ ਸੰਗ ਉਮੰਗਾ। ਚਾਰ ਸ਼ਨ ਛੇਤੀ ਉਹ ਪਰੋਸ ਕੇ ਚਲੇ ਗਏ ਰਸੋਈ। ਸੂਖਮ ਓਦਨ ਬਰੇ ਪਕੌੜੇ। ਇਹ ਕਿਸਮ ਦੇ ਚੌਲ ਬਣਾਏ ਹੈ ਤੇ ਦਹੀਂ ਤੇ ਬੜੇ ਪਕੌੜੇ ਜੇ ਵੀ ਉਹਦੇ ਵਿੱਚ ਡੁਬੋਏ ਹਨ। ਮਰਚ ਧਨੀਏ ਸੋ ਦੱਦ ਮਹਿ ਬੋਰੇ। ਮਿਰਚ ਤੇ ਧਨੀਏ ਦੇ ਨਾਲ ਕਹਿੰਦੇ ਉਹ ਦਹੀਂ ਦੇ ਵਿੱਚ ਦਹੀਂ ਪਕੌੜੇ ਤੇ ਬੜੇ ਜੇ ਡੁਬੋਏ ਹੋਏ ਪਾਏ ਹੋਏ ਹਨ। ਸੂਪ ਬਣੀ ਬਾਰ ਅਨੇਕ ਪ੍ਰਕਾਰ। ਅਨੇਕਾਂ ਤਰ੍ਹਾਂ ਦੀ ਰਸੋਈ ਸੋਹਣੀ ਬਣੀ ਹੋਈ ਹੈ। ਖਾਣ ਪਰ ਹਰ ਨਾਮ ਉਚਾਰਾ। ਛਕਣ ਤੋਂ ਪਹਿਲਾਂ ਸਭ ਨੇ ਨਾਮ ਦਾ ਉਚਾਰਨ ਕੀਤਾ, ਨਾਮ ਜਪਿਆ ਕੋਈ ਸਮਾਂ। ਸਵਾਦ ਸੰਗ ਸਭ ਅਚਵਨ ਕੀਨੋ। ਇਹ ਸਵਾਦੀ ਸਵਾਦ ਸਹਿਤ ਜਿਹੜਾ ਇਹ ਭੋਜਨ ਛਕਣਾ ਕੀਤਾ ਹੈ। ਪੁੰਨ ਪੰਨ ਵਾਰੇ ਕੀਨ ਚਬੀਨੋ। ਪਾਨ ਪੂਨ ਜੇ ਲਿਆ ਤੇ ਉਹ ਵੀ ਚਬ ਲੈਣਾ ਕੀਤੇ ਕਈਆਂ ਨੇ। ਦੀਨ ਦਕਸ਼ਨਾ ਦੁਜ ਸਨ ਮਾਨੇ। ਸਾਰਿਆਂ ਨੂੰ ਕਹਿੰਦੇ ਰੁਪਈਆਂ ਦੀ ਦੱਖਣਾ ਦਿੱਤੀ, ਸਨਮਾਨ ਕੀਤਾ। ਬਹਰੋ ਵਿਸਰਜਨ ਹੋਏ ਪਿਆਨੇ। ਫਿਰ ਵਿਦਿਆ ਹੋ ਕੇ ਆਪੋ ਆਪਣੇ ਥਾਵਾਂ ਨੂੰ ਚਲੇ ਗਏ। ਦੁਜ ਹਰ ਦਿਆਲ ਚਹਿਤ ਸੋ ਪਾਵਾ। ਜਿਹੜਾ ਬ੍ਰਹਮਣ ਹਰਦਿਆਲ ਉਪਦੇਸ਼ ਚਾਹੁੰਦਾ ਸੀ ਬ੍ਰਹਮ ਗਿਆਨ ਦਾ, ਉਹ ਇਹਨੇ ਅਜੇ ਪਾ ਲਿਆ ਹੈ। ਨਾਮ ਲੱਗੀ ਲਿਵ ਪ੍ਰੇਮ ਛਾਵਾ। ਨਾਮ ਦੇ ਵਿੱਚ ਇਹਦੀ ਮਨ ਦੀ ਬਿਰਤੀ ਲੱਗੀ ਹੈ, ਪ੍ਰੇਮ ਕਹਿੰਦੇ ਅੰਦਰ ਛਾ ਗਿਆ ਭਰ ਗਿਆ। ਜਗਿਆ ਪਵੀਤ ਪਾਵਨੀ ਗਾਥਾ। ਜਨੇਊ ਪਾਉਣ ਦੀ ਇਹ ਕਹਿੰਦੇ ਕਥਾ ਹੈ। ਸੁਣ ਹੈ ਸੁਣਾਵਹਿ ਜੋ ਹਿਤ ਸਾਥਾ। ਜਿਹੜਾ ਕਹਿੰਦੇ ਪ੍ਰੇਮ ਨਾਲ ਇਹਨੂੰ ਸੁਣੇਗਾ ਜਾਂ ਕੋਈ ਅੱਗੇ ਸੁਣਾਵੇਗਾ ਕਿਸੇ ਨੂੰ ਪ੍ਰੇਮ ਨਾਲ। ਭਗਨ ਜਨੂ ਕੋ ਦੁੱਖ ਨ ਲਾਗੈ। ਜੇ ਜਨੇਊ ਜਾ ਤੋੜ ਕੇ ਲਾ ਕੇ ਪਰੇ ਸਿਰ ਦੇ, ਉਹਨੂੰ ਕਹਿੰਦੇ ਜਨੇਊ ਤੋੜਨ ਵਾਲੇ ਦਾ ਕੋਈ ਜਨੇਊ ਦਾ ਦੋਸ਼ ਨਹੀਂ ਲੱਗੂਗਾ। ਪੁੰਨ ਸ੍ਰੀ ਗੁਰ ਕੇ ਪੱਗ ਅਨੁਰਾਗ ਹੈ। ਕਹਿੰਦੇ ਉਹ ਤਾਂ ਪੱਕਾ ਗੁਰੂ ਮਹਾਰਾਜ ਦੇ ਗੁਰੂ ਨਾਨਕ ਦੇ ਚਰਨਾਂ ਕੌਲਾਂ ਦਾ ਪ੍ਰੇਮੀ ਹੋ ਜਾਏਗਾ, ਜਿਵੇਂ ਭਾਈ ਦਇਆਲ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਜਿਹਾ ਛੱਕ ਕੇ ਅਤੇ ਜਨੇਊ ਜਿਹਾ ਛੱਕ ਕੇ ਅਤੇ ਉਹ ਝਾੜ ਜੇ 'ਤੇ ਪਾਤਾ ਸੀ। ਅਤੇ ਕਈਆਂ ਨੇ ਕਿਹਾ ਕਿ ਮਹਾਰਾਜ ਦੇਖੋ ਇਹ ਭਾਈ ਦਇਆਲ ਸਿੰਘ ਜਿਹੜਾ ਸਾਰਿਆਂ ਤੋਂ ਪਹਿਲਾਂ ਉੱਠਿਆ ਜਨੇਊ ਨਹੀਂ ਪਾਉਂਦਾ ਹੈ, ਇਹਨੇ ਚੱਕ ਕੇ ਪਰੇ ਮਾਰਿਆ ਹੈ। ਅਤੇ ਉਸ ਵੇਲੇ ਮਹਾਰਾਜ ਨੇ ਬਲਾਸ ਨਾਲ ਕਹਿੰਦੇ ਵੀ ਭਾਈ ਦਇਆਲ ਸਿੰਘ ਤੂੰ ਕਹਿੰਦੇ ਮਹਾਰਾਜ ਮੈਂ ਅਸਲੀ ਜਿਹੜਾ ਗਾਤਰੇ ਕਿਰਪਾਨ ਪਾ ਲਈ ਹੈ ਨਾ ਇਹ ਅਸਲੀ ਜਨੇਊ ਪਾ ਲਿਆ। ਇਸੇ ਤਰ੍ਹਾਂ ਜਿਹੜਾ ਨਾਮ ਹੈ ਗਿਆਨ ਹੈ ਇਹ ਮੈਂ ਅੰਦਰਲਾ ਜਨੇਊ ਧਾਰਨ ਕਰ ਲਿਆ, ਦੋ ਜਨੇਊ ਪਾ ਲਏ, ਇੱਕ ਅੰਦਰ ਪਾ ਲਿਆ ਗਿਆਨ ਰੂਪ, ਬਾਹਰਲਾ ਆਪਣੀ ਰੱਖਿਆ ਵਾਸਤੇ ਸ੍ਰੀ ਸਾਹਿਬ ਪਾ ਲਈ ਹੈ। ਇਸ ਕਰਕੇ ਮਹਾਰਾਜ ਤਾਗੇ ਜੀ ਤਾਂ ਹੁਣ ਮੈਨੂੰ ਜ਼ਰੂਰਤ ਨਹੀਂ ਰਹੀ ਹੈ, ਕੀ ਹੁਕਮ ਹੈ? ਮਹਾਰਾਜ ਕਹਿੰਦੇ ਠੀਕ ਹੈ। ਉਸ ਤੋਂ ਬਾਅਦ ਸਿੰਘਾਂ ਨੂੰ ਕਹਿਣ ਲੱਗੇ ਵੀ ਜਿਹੜਾ ਕਿਸੇ ਅੰਮ੍ਰਿਤਧਾਰੀ ਸਿੰਘ ਨੂੰ ਕਹੋ ਵੀ ਜਨੇਊ ਪਾ ਵੀ ਤਾਂ ਕਹਿੰਦੇ ਉਹ ਬਹੁਤ ਵੱਡਾ ਤਨਖਾਹੀਆ ਹੋਊਗਾ, ਅਤੇ ਜਿਹੜਾ ਅੰਮ੍ਰਿਤ ਛੱਕ ਕੇ ਕਹਿੰਦੇ ਜਨੇਊ ਪਾਵੇ ਜਗਲ ਪਾਵੇ ਉਹ ਵੀ ਵੱਡਾ ਤਨਖਾਹੀਆ ਹੋਏਗਾ। ਇਸ ਕਰਕੇ ਗਾਤਰੇ ਸ੍ਰੀ ਸਾਹਿਬ ਕਿਰਪਾਨ ਪਾਉਣੀ ਇਹ ਅਸਲੀ ਹੈ, ਰੱਖਿਆ ਕਰਨ ਵਾਲਾ ਇੱਥੇ ਗਿਆਨ ਜਿਹੜਾ ਨਾਮ ਦਾ ਉਪਦੇਸ਼ ਇਹ ਅੰਦਰਲਾ ਜਨੇਊ ਹੈ, ਅੱਗੇ ਪ੍ਰਲੋਕ ਵੀ ਜਾਂਦਾ ਨਾਮ ਰੂਪ ਜਨੇਊ, ਇਹ ਦੋਵੇਂ ਅਸਲੀ ਹਨ, ਰੱਖਿਆ ਕਰਨ ਵਾਲੇ ਇੱਥੇ ਉੱਥੇ ਇਸ ਤਰ੍ਹਾਂ ਦੇ ਉਪਦੇਸ਼ ਵੀ ਬਚਨ ਜੋ ਗੁਰੂ ਮਹਾਰਾਜ ਨੇ ਕਹੇ ਅਸੀਂ ਧਾਰਨ ਕਰੀਏ ਜੀ। ਦੋਹਰਾ ਗਿਆਤੀ ਛਤਰੀ ਅਪਰ ਜੇ ਛਤਰੀ ਤੇ ਹੋਰ ਗਿਆਤੀ ਸਾਖ ਸੰਬੰਧੀ ਜਿਹੜੇ ਬੈਠੇ ਸਨ ਵਿਪਰਜ ਪ੍ਰੋਧਾ ਸਾਥ ਬ੍ਰਾਹਮਣ ਹੋਰ ਜਿਹੜਾ ਪ੍ਰੋਹਤ ਦੇ ਨਾਲ ਉਸਤਤ ਉਚਰਤ ਸਦਨ ਗੇ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਕਰਦੇ ਆਪੋ ਆਪਣੀ ਘਰੇ ਚਲੇ ਗਏ। ਜੋ ਗੁਰ ਦੀਨਾ ਨਾਥ ਗੁਰੂ ਨਾਨਕ ਸਾਹਿਬ ਗਰੀਬਾਂ ਦੇ ਮਾਲਕ ਉਹਨਾਂ ਦੀ ਮਹਿਮਾ ਵਡਿਆਈ ਕਰਦੇ ਘਰੋ ਘਰੀ ਚਲੇ ਗਏ। ਇਸ ਤਰ੍ਹਾਂ ਦਾ ਇਹ ਜਿਹੜਾ ਪ੍ਰਸੰਗ ਹੈ ਉਹ ਅੱਜ ਆਪਾਂ ਰਲ ਮਿਲ ਕੇ ਸੁਣਿਆ ਹੈ। ਕਈ ਲੋਕ ਵੀ ਉਹ ਬਾਬਾ ਕਾਲੂ ਜੀ ਨੇ ਬੱਕਰਾ ਬਣਾਇਆ ਸੀ ਅਤੇ ਵੀ ਉਸ ਸਾਗ ਸੰਬੰਧੀਆਂ ਨੂੰ ਇਉਂ ਖੁਸ਼ ਕਰਨ ਵਾਸਤੇ ਕਰਿਆ ਸੀ, ਇਸ ਕਰਕੇ ਗੁਰੂ ਕੇ ਸਿੱਖ ਵੀ ਇਹ ਕਰ ਲੈਂਦੇ ਕਰ ਸਕਦੇ ਹੈ। ਜਦੋਂ ਸਿੱਖ ਮਤ ਵਿੱਚ ਗੁਰੂ ਮਹਾਰਾਜ ਨੇ ਸਾਰੀ ਰੋਹ ਰੀਤੀ ਤਿਆਰ ਕੀਤੀ ਕਹੀ ਕਹਾਈ ਹੈ, ਉਹਦੇ ਵਿੱਚ ਕਿਤੇ ਵੀ ਨਹੀਂ ਆਉਂਦਾ ਐਸਾ ਕੁਝ ਕਰਨਾ ਕਰਾਉਣਾ। ਉਹਨਾਂ ਦਾ ਪਿਤਾ ਜਿਵੇਂ ਸਨਾਤਨਵਾਦ ਦਾ ਧਾਰਨੀ ਸੀ, ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਮਤ ਦਾ ਧਾਰਨੀ ਹੋ ਗਿਆ ਅਖੀਰ 'ਤੇ, ਉੱਥੇ ਆ ਕੇ ਉਹ ਵੀ ਸਰਾਧ ਸਰੂਪ ਹੋਰ ਸਾਰੇ ਕੋਈ ਕਰਨੇ ਕਰਾਉਣੇ ਛੱਡ ਗਿਆ ਸੀ। ਉਹਨਾਂ ਦਾ ਸੱਸ ਸਹੁਰਾ ਵੀ ਜਦੋਂ ਉਹਨਾਂ ਨੂੰ ਅਸਲੀ ਗਿਆਨ ਹੋ ਗਿਆ ਸੀ ਉਹ ਵੀ ਇਹ ਸਭ ਕੁਛ ਛੱਡ ਛਡਾ ਗਏ ਸੀ। ਅਗਿਆਨਤਾ ਵਿੱਚ ਪਹਿਲਾਂ ਸਾਰਾ ਕੁਝ ਜਿਵੇਂ ਰੀਤੀ ਚੱਲਦੀ ਸੀ ਉਹ ਕਰਦੇ ਕਰਾਉਂਦੇ ਸਨ। ਇਸ ਕਰਕੇ ਐਸਾ ਜ਼ਰੂਰੀ ਨਹੀਂ ਵੀ ਜੋ ਕਾਲੂ ਕਰਦਾ ਰਿਹਾ ਅਤੇ ਉਹ ਅਸੀਂ ਵੀ ਕਰੀਏ। ਕਾਲੂ ਤਾਂ ਗੁਰੂ ਨਾਨਕ ਸਾਹਿਬ ਨੂੰ ਬਹੁਤ ਕੁਛ ਕਹਿੰਦਾ ਰਿਹਾ ਅਤੇ ਕੀ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਉਹਦੇ ਮਗਰ ਲੱਗ ਕੇ ਕਹਾਂਗੇ, ਉਹਦਾ ਚਪੇੜਾ ਵੀ ਮਾਰਦਾ ਰਿਹਾ। ਇਸੇ ਤਰ੍ਹਾਂ ਸੱਸ ਸਹੁਰਾ ਵੀ ਪੁੱਠਾ ਸਿੱਧਾ ਬੋਲਦੇ ਰਹੇ ਕਿ ਅਸੀਂ ਉਵੇਂ ਬੋਲਾਂਗੇ ਸਾਰਾ ਕੁਛ। ਨਹੀਂ, ਜਿਹੜਾ ਕੋਈ ਕਿਸੇ ਨੇ ਗਲਤ ਕੀਤਾ ਉਹਨੂੰ ਗਲਤ ਹੀ ਕਿਹਾ ਜਾਏਗਾ, ਜਿਹੜਾ ਅਸਲੀ ਹੈ ਤਾਂ ਸੱਚ ਹੈ ਉਹਨੂੰ ਸੱਚ ਹੀ ਬਿਆਨ ਕੀਤਾ ਜਾਏਗਾ, ਸੱਚ ਨੂੰ ਗ੍ਰਹਿਣ ਕਰੀਏ। ਜਿਹੜਾ ਇਹਦੇ ਵਿੱਚ ਮਿਥਿਆਸ ਹੈ ਯਥਾਰਥ ਨੂੰ ਛੱਡ ਦੇਣਾ ਚਾਹੀਏ, ਫਿਰ ਅਸੀਂ ਲੋਕ ਸੁਖੀ ਪ੍ਰਲੋਕ ਸਹੇਲੇ ਹੋਵਾਂਗੇ। ਗਿਆਤੀ ਛਤਰੀ ਅਪਰ ਜੇ ਵਿਪਰਜ ਪ੍ਰੋਧਾ ਸਾਥ ਉਸਤਤ ਉਚਰਤ ਸਦਨ ਗੇ ਜੋ ਗੁਰ ਦੀਨਾ ਨਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ